ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਕੀਨ ਡੰਡੌਤ ਭੂਪ ਬਿਦ ਨੀਕੀ ਵਧੀ ਚਰਨ ਪਰ ਸ਼ਰਧਾ ਹੀ ਕੀ ਬੰਦ ਹਾਥ ਹੋਇਓ ਪੁੰਨ ਠਾਂਡਾ ਡੋਲਿਓ ਹਿਰਦੈਨ ਨਿਸਚਾ ਗਾਡਾ ਕੀਨ ਡੰਡੌਤ ਭੂਪ ਬਿਦ ਨੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਜੀ ਅਤਿਅੰਤ ਦਿਆਲ ਤਰਕਾ ਵਾਰਤਾ ਹੈ ਇਸ ਵਾਹਿਗੁਰੂ ਪਰਮੇਸ਼ਰ ਨੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਸਰੂਪ ਦੇ ਵਿੱਚ ਪ੍ਰਗਟ ਹੋ ਕੇ ਦਸ ਜਾਮੇ ਤਾਰੇ ਜਿੱਥੇ ਕਿਸੇ ਧਰਤੀ ਦੇ ਕੋਨੇ ਕੋਨੇ ਵਿੱਚ ਵਿਚਰੇ ਸਤਨਾਮ ਵਾਹਿਗੁਰੂ ਦਾ ਚੱਕਰ ਚਲਾ ਕੇ ਬੇਅੰਤ ਕਲਯੁਗ ਜੀਵਾਂ ਦਾ ਉਧਾਰ ਕੀਤਾ ਗੁਰੂ ਨਾਨਕ ਸਰੂਪ ਦੇ ਵਿੱਚ ਪ੍ਰਗਟ ਹੋ ਕੇ ਵਾਹਿਗੁਰੂ ਨੇ ਜੋ ਬਾਲ ਲੀਲਾ ਕੀਤੀ ਦਸਾਂ ਦੇਸ਼ਾਂਤਰ ਰਚਨ ਕੀਤਾ ਚਾਰ ਉਦਾਸੀਆਂ ਰਾਹੀਂ ਧਰਤੀ ਦੇ ਕੋਨੇ ਕੋਨੇ ਵਿੱਚ ਖੰਡਾ ਬ੍ਰਹਮੰਡਾਂ ਆਕਾਸ਼ਾਂ ਪਤਾਲਾਂ ਵਿੱਚ ਵਿਚਰਦਿਆਂ ਹੋਇਆਂ ਸੰਗਤ ਪੰਗਤ ਕਾਇਮ ਕੀਤੀ ਐਸੇ ਵਾਹਿਗੁਰੂ ਨੇ ਜੋ ਗੁਰੂ ਨਾਨਕ ਸਰੂਪ ਦੇ ਵਿੱਚ ਕੌਤਕ ਕੀਤੇ ਹੈ ਉਹ ਸਭ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦੇ ਕਹਿਣ ਕਰਕੇ ਭਾਈ ਬਾਲਾ ਜੀ ਨੇ ਸੁਣਾਏ ਅਤੇ ਲਿਖਾਏ ਉਹਨਾਂ ਦਾ ਹੀ ਉਲੱਥਾ ਕਿ ਕਵੀ ਸੰਤੋਖ ਸਿੰਘ ਜੀ ਨੇ ਸੋਹਣੀ ਕਾਵਿ ਰਚਨਾ ਵਿੱਚ ਕੀਤਾ ਹੈ ਜਿਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਕਾਫੀ ਸਮੇਂ ਤੋਂ ਵੱਡ ਤੋਂ ਹੀ ਸਰਵਣ ਕਰ ਰਹੇ ਹਾਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਸ਼ਿਵਨਾਵ ਰਾਜੇ ਦੇ ਦੇਸ਼ ਵਿੱਚ ਸਿੰਗਲਾ ਦੀਪ ਵਿੱਚ ਚਲੇ ਗਏ ਬਾਹਰ ਬਾਹਰੇ ਦਾ ਸੁੱਕਾ ਪਿਆ ਵਾਇਕ ਸੀ ਉਹਦੇ ਵਿੱਚ ਜਾ ਬੈਠੇ ਹਨ। ਔਰ ਅਜੇ ਬੈਠਣ ਕਰਕੇ ਅਸੀਂ ਕਲਾ ਵਰਤੀ ਹਰਾ ਭਰਾ ਆ ਗਿਆ, ਪੱਤੇ ਲਹਿ ਲਹਾਣ ਵਰੇ ਫਲਾਂ ਫੁੱਲਾਂ ਕਰਕੇ ਅਨਪੂਰਤ ਹੋ ਗਿਆ। ਬਾਗਬਾਨ ਦੇਖ ਕੇ ਖੁਸ਼ ਹੋਇਆ ਹੈ, ਵਾਰਾਂ ਤੇ ਚਰਨਾਂ 'ਤੇ ਮੱਥਾ ਟੇਕਿਆ। ਫਿਰ ਰਾਜੇ ਸ਼ਿਵਨਾਵ ਨੂੰ ਜਾ ਕੇ ਦੱਸਿਆ ਵੀ ਬਾਹਰ ਭਿੱਖੂ ਮਹਾਤਮਾ ਆਏ, ਦੋਨਾਂ ਦੇ ਨਾਲ ਸੇਵਕ ਹੈ, ਬਾਗ ਵਿੱਚ ਬੈਠੇ, ਹਰਾ ਭਰਾ ਹੋਇਆ ਹੋਇਆ। ਸ਼ਾਇਦ ਕਿਰੇ ਗੁਰੂ ਨਾਨਕ ਸਾਹਿਬ ਜੀ ਨਾ ਹੋਣ ਜਿਨ੍ਹਾਂ ਨੂੰ ਤੂੰ ਯਾਦ ਕਰ ਰਿਹਾ ਹੈ। ਫਿਰ ਪਰਸਰਾਮ ਜਿਹੜਾ ਵਜ਼ੀਰ ਹੈ, ਇਸਨੂੰ ਇਹ ਪ੍ਰੀਖਿਆ ਕਰਨ ਵਾਸਤੇ ਭੇਜਿਆ ਹੈ ਵੀ ਤੂੰ ਪਰਖ ਕੇ ਆ। ਇਹ ਪਹਿਲਾਂ ਤਾਂ ਤਰ੍ਹਾਂ ਤਰ੍ਹਾਂ ਦੇ ਭੋਜਨ ਲੈ ਗਿਆ ਹੈ ਵੀ ਮਹਾਰਾਜ ਸ਼ਕੋ ਆ ਰਹੇ ਨੇ, ਕਹਿੰਦੇ ਇਹ ਰਸਕਸ ਜਿਹੜੇ ਐਵੇਂ ਹੀ ਹੈ, ਇਹ ਜਿੰਨੇ ਵਿਆਹ ਫਲ ਹੈ ਸਾਰੇ ਇਹਨਾਂ ਨੂੰ ਮਿੱਠੇ ਜਾਣ ਕੇ ਮਨੁੱਖ ਚੱਕੀ ਜਾਂਦਾ ਹੈ। ਫਿਰ ਹੀ ਇਹਨਾਂ ਦਾ ਰਿਜ਼ਲਟ ਜਿਹੜਾ ਹੈ ਲਾਭ ਹੈ, ਦੁਖੀ ਨਿਕਲਦਾ ਹੈ। ਜਦੋਂ ਇਹਨਾਂ ਵਿੱਚ ਖਚਰ ਫਸ ਕੇ ਬਹੁਤੇ ਖਾਈ ਰੋਗੀ ਸੌਕੀ ਹੋਈ ਦੁਖੀ ਹੋਈ ਜਾਂਦਾ ਹੈ। ਜਿਹਨਾਂ 'ਤੇ ਵਾਹਿਗੁਰੂ ਮਿਹਰ ਕਰਕੇ ਰੱਖ ਲਏ ਉਹ ਇਹਨਾਂ ਰਸਾਂ ਕਸਾਂ ਤੋਂ ਉੱਠ ਕੇ ਮਹਾਨ ਜਿਹੜਾ ਨਾਮ ਰਸ ਨੂੰ ਚੱਖਦੇ ਹੈ ਅਤੇ ਸਦਾ ਸੁਖੀ ਰਹਿੰਦੇ ਹੈ। ਫਿਰ ਪਰਸਰਾਮ ਨੇ ਕਿਹਾ ਵੀ ਇਹ ਸ਼ਿਵ ਨਾਵਰੇ ਭੋਜਨ ਨਹੀਂ ਛਕਦੇ ਹਨ। ਫਿਰ ਕਹਿਣ ਲੱਗਾ ਵੀ ਤੂੰ ਕੋਈ ਵਸਤਰ ਗਹਿਣੇ ਵਗੈਰਾ ਲੈ ਜਾ, ਸ਼ਾਇਦ ਉਹੀ ਪਹਿਨ ਲੈਣ। ਫਿਰ ਇਸ ਤਰ੍ਹਾਂ ਇਹ ਵਸਤਰ ਗਹਿਣੇ ਆਦਿਕ ਲੈ ਗਏ ਵੀ ਆ ਮਹਾਰਾਜ ਪਹਿਨੋਂ ਵਸਤਰ ਅਤੇ ਗਹਿਣੇ ਪਾਓ ਜੋ ਇਹ ਰਾਜੇ ਨੇ ਭੇਜੇ। ਗੁਰੂ ਮਹਾਰਾਜ ਨੇ ਇਹਨਾਂ ਤੋਂ ਵੀ ਉਹ ਜਣਾ ਦਿੱਤਾ ਵੀ ਅਸੀਂ ਕੁਛ ਇਹਨਾਂ ਬਾਹਰਲੇ ਕੱਪੜਿਆਂ ਨੂੰ ਪਹਿਨਣ ਵਾਲੇ ਗਹਿਣਿਆਂ ਨੂੰ ਪਾਉਣ ਵਾਲੇ ਨਹੀਂ ਹੈ। ਅਸਲ ਰੂਪ ਦੇ ਵਿੱਚ ਜਿਹੜਾ ਸ਼ੁੱਧ ਮਨ ਹੈ ਮੋਤੀ ਵਰਗਾ ਇਹ ਗਹਿਣਾ ਹੋਵੇ, ਜਿਹੜਾ ਪਾਉਣ ਹੈ ਸਵਾਸ ਸਵਾਸ ਸਿਮਰਨ ਕਰਨਾ ਇਹ ਸੂਤ ਧਾਰਿਆ ਹੋਏ ਵਿੱਚ ਪਾਇਆ ਹੋਵੇ, ਇਹ ਗਹਿਣਾ ਵਿੱਚ ਪਰੋਤਾ ਹੋਵੇ ਸੂਤ ਵਿੱਚ, ਜਿਹੜਾ ਖਿਮਾ ਸਾਰਨ ਸ਼ਕਤੀ ਹੈ ਸ਼ਿੰਗਾਰ ਕਾਮਣ ਜਗਸੂਰੂ ਕਾਮਣ ਬੁੱਧੀ ਰੂਪੀ ਕਾਮਣੀ ਨੇ ਇਹੋ ਜਿਹਾ ਗਹਿਣਾ ਪਰੇ। ਫਿਰ ਪਿਆਰੀ ਬੁੱਧੀ ਨੂੰ ਉਹ ਲਾਲ ਪਿਆਰਾ ਵਾਹਿਗੁਰੂ ਆਪਣਾ ਪ੍ਰਾਪਤੀ ਦਾ ਆਨੰਦ ਮੋਕਸ਼ਣ ਨੂੰ ਰਾਵਦਾ ਹੈ। ਇਹ ਵਾਹਿਗੁਰੂ ਤੇਰੇ ਵਿੱਚ ਬਹੁਤੇ ਕੰਮ ਗੁਣ ਹਨ, ਮੇਰੀ ਬੁੱਧੀ ਰੂਪੀ ਜਿਹੜੀ ਕਾਮਣੀ ਹੈ ਤੇਰੇ ਗੁਣਾਂ ਨੂੰ ਦੇਖ ਕੇ ਮੋਹਿਤ ਹੋ ਗਈ, ਲੋਟੀ ਹੋ ਗਈ ਹੈ। ਤੇਰੇ ਵਰਗੇ ਜਿਹੜੇ ਗੁਣ ਹੈ ਇਹ ਵਾਹਿਗੁਰੂ ਤੇਰੇ ਹੋਰ ਕਿਸੇ ਵਿੱਚ ਨਹੀਂ ਹੋ ਸਕਦੇ ਹੈ। ਜਿਹੜਾ ਹਰ ਹਰ ਕਰਨਾ ਇਹੀ ਗਲੇ ਵਿੱਚ ਲੈ ਕੇ ਹਾਰ ਪਹਿਰਨਾ ਹੈ, ਜਿਹੜਾ ਦਮੋਦਰ ਦਮੋਦਰ ਨਾਮ ਜਪਣਾ ਇਹੀ ਦਾਸਾ ਬਣਨਾ ਹੈ, ਕਰਤਾ ਕਰਤਾ ਕਰਨਾ ਇਹੀ ਕੰਗਣਾ ਸੋਨੇ ਦਾ ਕੜੇ ਹੱਥ ਵਿੱਚ ਪਹਿਨਣਾ ਪਾਉਣਾ ਹੈ। ਇਸ ਤਰ੍ਹਾਂ ਕਹਿੰਦੇ ਚਿੱਤ ਉਹਦੇ ਵਿੱਚ ਲਾ ਕੇ ਰੱਖਣਾ ਹੈ, ਜਿਹਦਾ ਮਰਸੂਦ ਨਾਮ ਜਪਣਾ ਹੈ ਹੱਥ ਵਿੱਚ ਮੁੰਦਰੀ ਛਾਪ ਪਹਿਰਨੀ ਹੈ, ਪਰਮੇਸ਼ਰ ਪਰਮੇਸ਼ਰ ਨਾਮ ਜਪਣਾ ਹੈ ਰੇਸ਼ਮੀ ਵਸਤਰ ਪਸ਼ਮੀਨੇ ਦੇ ਪਹਿਨਣੇ ਹਨ, ਜਿਹੜੀ ਧੀਰਜ ਧਾਰਨੀ ਇਹੀ ਤੇਰੀ ਮੀਡੀਆਂ ਬਣਾਉਣੀਆਂ ਬਣਾਉਣੀਆਂ ਹਨ। ਕਾਮਣ ਨੇ ਸ੍ਰੀ ਰੰਗ ਦਾ ਜਿਹੜਾ ਨਾਮ ਹੈ ਇਹੀ ਮਨਵਰ ਨੇਤਰਾਂ ਵਿੱਚ ਸਰਮਾ ਦੇਣਾ ਹੈ, ਮਨ ਰੂਪੀ ਜਿਹੜਾ ਮਕਾਨ ਹੈ ਇਹਦੇ ਵਿੱਚ ਗਿਆਨ ਰੂਪੀ ਦੀਵਾ ਜਾਲੇ, ਗੁਰੂ ਦਾ ਉਪਦੇਸ਼ ਜੀਵ ਜੀਵਾ ਜਲਾਵੇ। ਅਤੇ ਜਿਹੜੀ ਇਹ ਕਾਇਆ ਹੈ ਇਹਨੂੰ ਸੇਜਾ ਬਣਾਏ। ਫਿਰ ਗਿਆਨ ਦਾ ਰਾਜਾ ਜਦੋਂ ਅੰਤਹਿਕਰਨ ਰੂਪੀ ਸੇਜਾ 'ਤੇ ਆਉਂਦਾ ਹੈ ਆਪਦੀ ਪ੍ਰਾਪਤੀ ਬਖਸ਼ਣ ਰੂਪ ਜਿਹੜਾ ਹੈ ਆਨੰਦ ਬਖਸ਼ਣਾ ਕਰਦਾ ਇਹ ਸੰਬੰਧ ਕਰਦਾ ਹੈ। ਇਸ ਤਰ੍ਹਾਂ ਦਾ ਸ਼ਬਦ ਉਚਾਰਨ ਕਰਕੇ ਗੁਰੂ ਮਹਾਰਾਜ ਨੇ ਜਿਹੜੇ ਕੋਈ ਕੱਪੜੇ ਹੈ ਔਰ ਗਹਿਣੇ ਉਹਨਾਂ ਤੋਂ ਵੀ ਜਨਾਤਾ ਵੀ ਇਸ ਵਿੱਚ ਰੁਚੀ ਨਹੀਂ ਰੱਖਦੇ ਹਨ। ਆਹ ਮਨੁੱਖ ਦਾ ਜਿਹੜਾ ਮਨ ਹੈ ਦੋ ਤਰ੍ਹਾਂ ਕਰਕੇ ਖਿੱਚਿਆ ਜਾਂਦਾ, ਉਹਦੀ ਪਰਖ ਮਨ ਦੀ ਵੀ ਕਿੱਥੇ ਖੜਾ ਹੈ, ਦੋ ਚੀਜ਼ਾਂ ਨਾਲ ਹੁੰਦੀ ਹੈ, ਜੜ ਜੀ ਮਾਇਆ ਜਾਣੀ ਸੋਨਾ ਗਹਿਣੇ ਵਸਤਰ ਆਦਿਕ, ਅਤੇ ਜਾਂ ਜਿਹੜੀ ਚੇਤਨ ਮਾਇਆ ਹਤਰੀ ਮਤ ਹੈ। ਫਿਰ ਤੀਸਰਾ ਇਸਨੇ ਇੱਕ ਵੀ ਉਹ ਪਦਵਣੀਆਂ ਭੇਜ ਦਿੱਤੀਆਂ ਪਰਖ ਕਰਨ ਲਈ, ਉਹ ਆ ਗਈਆਂ ਹਨ। ਫਿਰ ਮਹਾਰਾਜ ਨੇ ਉਹਨਾਂ ਨੇ ਵੀ ਕਹਿ ਦਿੱਤਾ, ਗਾਸ਼ੋ ਪੁੱਤਰੀ ਰਾਜਕੁਮਾਰ ਨਾਮ ਭਨੋ ਸਚੂ ਸਵਾਰ। ਉਹਨਾਂ ਨੇ ਕਿਹਾ ਕਿ ਪਹਿਲਾਂ ਜਿੰਨੇ ਆਏ ਹੈ ਉਹ ਤੁਹਾਡੇ ਡੋਲ ਜਾਂਦੇ ਸੀ, ਗਿਰ ਜਾਂਦੇ ਸੀ, ਤੁਹਾਡਾ ਕਿਉਂ ਨਹੀਂ? ਕਹਿੰਦੇ ਸੰਸਾਰ ਕੂਏ ਵਾਂਗ ਅਜੀਬ ਬਣ ਰਿਹਾ, ਨਾਮ ਚੇਤੇ ਨਹੀਂ ਕਰਦਾ, ਨਾਮ ਭੁਲੂ ਕੇ ਵੀ ਸ਼ੇਰ ਵਿੱਚ ਹੋ ਗਏ ਨੂੰ ਦੇਖ ਕੇ ਡਿੱਗ ਪੈਂਦਾ, ਗਰਕ ਜਾਂਦਾ ਹੈ। ਇਹ ਵਿਸ਼ੇਸ਼ ਲੋਕਾਂ ਦਾ ਜਿਹੜਾ ਮਨ ਹੈ ਅਨਿੱਤ ਪਦਾਰਥਾਂ ਦੀ ਚਿਤਵਨੀ ਕਰਦਾ ਡੋਲਦਾ ਰਹਿੰਦਾ ਹੈ। ਸਾਡੀ ਤਾਂ ਝੂਠੇ ਪਦਾਰਥਾਂ ਨਾਲ ਜਿਹੜੀ ਪ੍ਰੀਤੀ ਟੁੱਟ ਗਈ ਹੈ ਸੰਸਾਰ ਵਿੱਚੋਂ, ਕਾਮ ਕ੍ਰੋਧ ਬਹੁਤੇ ਕਹਿੰਦੇ ਜ਼ਹਿਰ ਵੱਧ ਦੁਖਦਾਈ ਹੈ, ਪੱਥਰ ਵਰਗੇ ਭਾਰੇ ਹੈ। ਨਾਮ ਤੋਂ ਬਿਨਾਂ ਜਿਹੜੇ ਚਾਰ ਸੁੰਦਰ ਗੁਣ ਉਹ ਕੈਸੇ ਪ੍ਰਾਪਤ ਹੋ ਸਕਦੇ ਹੈ? ਸਰੀਰ ਰੂਪੀ ਜਿਹੜਾ ਘਰ ਹੈ, ਪੰਜਾਂ ਤੱਤਾਂ ਰੂਪੀ ਰੇਤੇ ਦਾ ਬਣਿਆ ਹੋਇਆ, ਕਾਲ ਦੀ ਘੁੰਮਣ ਘੇਰੀ ਵਿੱਚ ਆਇਆ ਹੈ, ਜਿਵੇਂ ਬਾਰਿਸ਼ ਬਰਸ਼ੇ ਅਤੇ ਪਾਣੀ ਦੇ ਬਦਲੇ ਵੇਖੇ ਜਾਂਦੇ ਹੈ, ਪੈਦਾ ਹੋ ਜਾਂਦੇ। ਇਸੇ ਤਰ੍ਹਾਂ ਕਾਲ ਰੂਪੀ ਬਾਰਿਸ਼ ਜਦੋਂ ਹੁੰਦੀ ਹੈ, ਇਹ ਜੀਵਾਂ ਰੂਪੀ ਜਿਹੜੇ ਬੁਰਬਰੇ ਹੈ ਨਾ ਪਾਣੀ ਦੇ ਤੱਤਾਂ ਦੇ ਬਣੇ, ਇਹ ਨਾਸ ਹੁੰਦੇ ਦੇਖੇ ਜਾਂਦੇ ਹੈ। ਜਾਂ ਜਿਵੇਂ ਚਗਿਆਰ ਦੇ ਝੱਗ 'ਤੇ ਉਹ ਜਿਹੜੀ ਪਾਣੀ ਦੀ ਬੂੰਦ ਜੀ ਰੱਖੀਏ, ਰੱਖਣੇ ਮਾਤਰ ਅਤੇ ਉਹ ਕਹਿੰਦੇ ਹੇਠਾਂ ਝੱਟ ਪੱਡਕ ਪੈਂਦੀ ਹੈ। ਇਸੇ ਤਰ੍ਹਾਂ ਸੰਸਾਰ ਦਾ ਹਾਲ, ਜੀਵਾਂ ਦਾ ਹਾਲ, ਇਹ ਜੰਮਦੇ ਮੰਨਦੇ ਹੈ, ਸਾਰੀਆਂ ਦੇ ਵਿੱਚ ਉਹੀ ਜੋਤੀ ਸਰੂਪ ਹੈ, ਉਸੇ ਦੀ ਪ੍ਰਕਾਸ਼ ਹੈ, ਅਤੇ ਸਾਰੇ ਦੇ ਨਾਮ ਦੁਆਰਾ ਉਸੇ ਦੇ ਸੇਵਕ ਸਿੰਘ ਬਣ ਰਹੇ ਹੈ। ਸਾਡੇ ਦੇ ਸਿਰ 'ਤੇ ਤਾਂ ਜੋ ਗੁਰੂ ਮਹਾਰਾਜ ਸਿਰਮਾਉਣੀ ਹੈ, ਸਿਰਮੁਖ ਟੈਸ ਸਭ ਦੇ ਉੱਪਰ ਹੈ, ਇਸ ਤਰ੍ਹਾਂ ਦੇ ਬਚਨ ਆਪ ਜੀ ਨੇ ਮੁਖਾਰ ਬਿੰਦ ਵਿੱਚੋਂ ਉਚਾਰਨ ਕਰਕੇ ਉਹਨਾਂ ਨੂੰ ਸ਼ਾਂਤੀ ਦੇ ਦਿੱਤੀ। ਫਿਰ ਜਾ ਕੇ ਰਾਜੇ ਕੋਲ ਇਹਨਾਂ ਨੇ ਉਸਤੀ ਕੀਤੀ ਵੀ ਇਹਨਾਂ ਵਰਗੇ ਤਾਂ ਕੋਈ ਹੋ ਨਹੀਂ, ਪਿੱਛੇ ਨਹੀਂ ਆਏ, ਇਹਨਾਂ ਨੇ ਤਾਂ ਸਾਨੂੰ ਉਪਦੇਸ਼ ਦੇ ਕੇ ਸ਼ਾਂਤ ਕਰ ਦਿੱਤਾ ਹੈ। ਜਿਹੜੇ ਸੰਸਾਰੀ ਪਦਾਰਥ ਵਿਸ਼ੇ ਭੋਗ ਗੰਦਗੀ ਦੇ ਨਾਲ ਸਾਨੂੰ ਪ੍ਰਤੀਤ ਹੋ ਰਹੇ ਹੈ, ਦੁਸ਼ਟਾਂ ਦੇ ਦਈ ਦਿਸ ਰਹੇ, ਨਫ਼ਰਤ ਆ ਰਹੀ ਹੈ, ਇਹ ਰਾਜਨ ਇਹਨਾਂ ਦੇ ਦਰਸ਼ਨ ਕਰਨੇ ਯੋਗ ਹੈ। ਜਿਸ ਤਰ੍ਹਾਂ ਇਹ ਨੰਗੇ ਪੈਰੀਂ ਕਰਕੇ ਗੁਰੂ ਮਹਾਰਾਜ ਦੀ ਹਜੂਰੀ ਚੱਲ ਕੇ ਆਇਆ, ਅਤੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਅਤੇ ਪੁੱਛ ਪੜਤਾਲ ਕੀਤੀ, ਸ਼ਿਵਰਾਵ ਰਾਜੇ ਨੇ ਉਹ ਪ੍ਰਸੰਗ ਆ ਰਿਹਾ ਹੈ ਜੋ ਗੁਰੂ ਮਹਾਰਾਜ ਨੇ ਫਿਰ ਬਚਨ ਕਹੇ, ਉਪਦੇਸ਼ਮਈ ਉਹ ਪ੍ਰਸੰਗ ਆ ਰਿਹਾ, ਆਪਾਂ ਮਨ ਚਿਤ ਲਾ ਕੇ ਸੁਣੀਏ ਜੀ। ਕੀਨ ਡੰਡਾਤ ਭੂਪ ਬਿਦ ਨੀਕੀ। ਨੰਗੇ ਪੈਰੀ ਮਹਾਰਾਜ ਦੇ ਚਰਨਾਂ ਵਿੱਚ ਆਇਆ ਹੈ, ਮਹਾਰਾਜ ਨੇ ਇਹਨੂੰ ਦੇਖ ਕੇ ਇਹਦੇ ਵੱਲੀ ਪਿੱਠ ਜੀ ਕਰ ਲਈ ਹੈ, ਇਹ ਭੋਰਾ ਮਾਤਰ ਹੀ ਮੂੰਹ ਮੋੜ ਕੇ ਇਹਦੇ ਵੱਲੀ ਤੱਕਿਆ ਹੀ ਨਹੀਂ ਹੈ, ਪਰ ਇਹਨੇ ਕਹਿੰਦੇ ਚੰਗੇ ਢੰਗ ਦੇ ਨਾਲ ਸਤਿਗੁਰੂ ਨੂੰ ਨਮਸਕਾਰ ਕੀਤੀ ਹੈ, ਡੰਡੇ ਵਸਦਿਆਂ ਪੈ ਕੇ ਵਧੀ ਚਰਨ ਪਰ ਸ਼ਰਧਾ ਹੀ ਕੀ। ਇਸ ਤਰ੍ਹਾਂ ਵੀ ਮੈਨੂੰ ਦੇਖ ਕੇ ਮਹਾਰਾਜ ਕੋਈ ਖੁਸ਼ ਨਹੀਂ ਹੋਏ ਵੀ ਇਹ ਪਾਤਸ਼ਾਹ ਸਾਡੇ ਕੋਲ ਆਇਆ, ਨਹੀਂ ਤਾਂ ਕਿਸੇ ਕੋਲ ਚਲੇ ਜਾਓ ਭਜਾਈ ਫਿਰਦਾ, ਬੜਾ ਖੁਸ਼ ਹੁੰਦਾ ਹੈ। ਇੱਧਰ ਮਹਾਰਾਜ ਪਿੱਠ ਫਰਕ ਬਹਿ ਗਏ, ਫਿਰ ਤਾਂ ਇਹਦੇ ਮਹਾਰਾਜ ਦੇ ਚਰਨਾਂ ਉੱਪਰ ਉਹਦੀ ਸ਼ਰਧਾ ਹਿਰਦੇ ਦੀ ਬਹੁਤੀ ਵੱਧ ਗਈ ਹੈ। ਮਹਾਨ ਹਨ ਬੰਦ ਹੱਥ ਹੋਇਓ ਪੁੰਨ ਠਾਂਡਾ, ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਫਿਰ ਖੜਾ ਹੋ ਗਿਆ ਰਾਜਾ। ਦੁਲਿਓ ਹਿਰਦੈ ਨ ਨਿਸਚਾ ਗਾਢਾ, ਮਹਾਰਾਜ ਨੇ ਇਹਦੇ ਲਿਪਟ ਜੀ ਕਰ ਲਈ ਝਾਕੇ ਨਹੀਂ ਹੈ, ਫਿਰ ਵੀ ਇਹਦੇ ਕਰਕੇ ਡੋਲਿਆ ਨਹੀਂ ਹੈ। ਇਹਦਾ ਉਸੇ ਤਰ੍ਹਾਂ ਤਕੜਾ ਨਿੱਚਾ ਭਰੋਸਾ ਬਣਿਆ ਰਿਹਾ ਸਤਿਗੁਰਾਂ ਤੇ। ਸ੍ਰੀ ਗੁਰਮੁਖ ਤੇ ਤੂਸ਼ਨ ਠਾਨੀ, ਇਹ ਦੁਰਗੁਰੂ ਮਹਾਰਾਜ ਨੇ ਪਿੱਠ ਜੀ ਕਰਕੇ ਮੂੰਹ ਤੋਂ ਵੀ ਚੱਪੀ ਕਰ ਲਈ ਹੈ, ਕੋਈ ਜੀਆਂ ਨੀ ਕਿਹਾ ਇਸ ਨੂੰ। ਕਛ ਨਾ ਭੂਪ ਸੰਗ ਬੋਲੇ ਬਾਣੀ, ਜਿਹੜਾ ਰਾਜਾ ਇਹਦੇ ਨਾਲ ਕੋਈ ਵਚਨ ਬਾਣੀ ਨੀ ਬੋਲੇ ਆਪ ਜੀ। ਜਬ ਇਉਂ ਬੀਤੇ ਜਾਮ ਅਡਾਹੀ, ਇਸ ਵੇਲੇ ਇਹਨੂੰ ਖੜਿਆ ਹੋਇਆ ਖੜੋਤਿਆ ਹੋਇਆ ਢਾਈ ਕੁ ਪੈਰ ਬੀਤ ਗਏ ਹਨ। ਡੁੱਲਿਓ ਨਸੋ ਡੁੱਲਿਓ ਨਸੋਏ ਰਹਿਓ ਥਿਰ ਥਾਈ, ਰਾਜਾ ਕਹਿੰਦੇ ਡਾਵਾਂ ਡਾਲ ਨਹੀਂ ਹੋਇਆ, ਉਸੇ ਥਾਂ ਤੇ ਇਸ ਤਰ੍ਹਾਂ ਉਸੇ ਤਰ੍ਹਾਂ ਖੜਾ ਰਿਹਾ ਹੱਥ ਜੋੜ ਕੇ। ਤਬ ਬੋਲੇ ਸ੍ਰੀ ਗੁਰੂ ਮੁਕੰਦਾ, ਢਾਈ ਪੈਰਾਂ ਤੋਂ ਬਾਅਦ ਫਿਰ ਜੋ ਮੁਕਤੀ ਦਾਤਾ ਸਤਿਗੁਰੂ ਇਹ ਰਾਜੇ ਤਾਈ ਬੋਲੇ ਹਨ। ਭੂਪਤ ਤੁਝ ਕੁਸ਼ਲ ਆਨੰਦਾ, ਸ਼ਿਵ ਰਾਜ ਰਾਜੇ ਤੂੰ ਖੁਸ਼ ਆਨੰਦ ਹੈ, ਰਾਜੀ ਖੁਸ਼ ਹੈ, ਰਾਜੀ ਖੁਸ਼ ਸੁਖ ਆਨੰਦ ਹੈ। ਕਹੋ ਆਪਣੀ ਮਨ ਅਭਿਲਾਖਾ, ਮੈਂ ਤੂੰ ਵੀ ਚੱਲ ਕੇ ਆਇਆ ਆਪਣੇ ਮਨ ਦੀ ਜਿਹੜੀ ਅਭਿਲਾਖਾ ਖਾਸ਼ ਉਹ ਵੀ ਦੱਸ। ਖਰੋ ਹੋਣ ਜਾਂ ਤੇ ਪ੍ਰਣ ਰਾਖਾ, ਜਿਸ ਕਰਕੇ ਤੂੰ ਵੀ ਆ ਢਾਈ ਪੈਰ ਤੱਕ ਖੜੇ ਹੋਣ ਦਾ ਪੂਰਾ ਹੀ ਪਰਨ ਰੱਖਿਆ, ਖੜੋਤਾ ਹੀ ਰਿਹਾ ਹੈ। ਦੋਹਰਾ ਬੇਦੀ ਖਤਰੀ ਜਾਤ ਜੋ, ਹਾਂ ਉਸ ਵੇਲੇ ਜਿਹੜਾ ਇਹ ਸ਼ਿਵਨਾਵ ਰਾਜਾ ਨੇ ਸੋਚਿਆ ਵੀ ਮਨਸੁਖ ਸ਼ਾਹੂਕਾਰ ਨੇ ਇਹਨਾਂ ਦੇ ਸੰਬੰਧ ਵਿੱਚ ਦੱਸਿਆ ਸੀ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਜਾਤ ਖਤਰੀ ਹੈ ਤੇ ਉਹ ਬੇਦੀਆਂ ਦੀ ਬੰਸ ਵਿੱਚੋਂ ਹਨ। ਨਾਨਕ ਨਾਮ ਅਨੂਪ, ਨਾਨਕ ਸਾਹਿਬ ਨਾਮ ਉਹਨਾਂ ਦਾ ਬੜਾ ਅਨੂਪ ਹੀ ਅਨੋਖਾ ਹੀ। ਮਨ ਸੁਖ ਕੋ ਬੂਝਣ ਕਰੀ, ਸਾਰੀ ਜਿਹੜੀ ਗੱਲਬਾਤ ਹੈ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਮਨਸੁਖ ਸ਼ਾਹੂਕਾਰ ਤੋਂ ਇਹਨੇ ਪਹਿਲਾਂ ਹੀ ਪੁੱਛ ਲੈਣਾ ਕੀਤੀ ਸੀ। ਲਿਖ ਲੀਨੀ ਤਬ ਭੂਪ, ਉਸੇ ਵੇਲੇ ਸ਼ਿਵਨਾਵ ਰਾਜੇ ਨੇ ਸਾਰੀ ਗੱਲਬਾਤ ਲਿਖ ਲੈਣਾ ਕੀਤੀ ਸੀ ਆਪਣੇ ਕੋਲ। ਚੌਪਈ ਤਿੰਨ ਬੂਝਣ ਕੇ ਹੇਤ ਭਵਾਲਾ, ਉਸ ਵੇ ਇਹਨਾਂ ਦੀ ਜਾਤ ਕੀ, ਇਹਨਾਂ ਦਾ ਨਾਂ ਕੀ ਹੈ, ਉਹ ਸਾਰਾ ਕੁਛ ਰਾਜੇ ਨੇ ਪੁੱਛਣ ਵਾਸਤੇ ਬੋਲਿਓ ਸੁਣਹੋ ਸੰਤ ਕਿਰਪਾਲਾ, ਆਪਣੇ ਮੁਖ ਤੋਂ ਬੋਲਿਆ ਹੇ ਦਿਆਲੂ ਕਿਰਪਾਲੂ ਸੰਤੋ ਮੇਰੇ ਪਾਸੋਂ ਸੁਣੋ ਜੀ। ਆਪਣੋ ਨਾਮ ਜਾਤ ਮੁਝ ਤਾਈ, ਦਿਆਲੂ ਕਿਰਪਾਲੂ ਸੰਤੋ ਆਪਣਾ ਜਿਹੜਾ ਨਾਮ ਵੀ ਮੈਨੂੰ ਦੱਸ ਦਿਓ ਵੀ ਕੀ ਨਾਮ ਹੈ ਤੇ ਤੁਹਾਡੀ ਜਾਤ ਕੀ ਹੈ ਇਹ ਵੀ ਦੱਸੋ ਜੀ। ਨਿਜ ਕਰ ਕਰਨਾ ਦੇ ਹੋ ਸੁਣਾਈ, ਆਪਣੀ ਜਿਹੜੀ ਕਿਰਪਾ ਕਰਕੇ ਮੈਨੂੰ ਸੁਣਾ ਦਿਓ ਵੀ ਤੁਹਾਡਾ ਨਾਮ ਕੀ ਹੈ ਤੁਹਾਡੀ ਜਾਤ ਕੀ ਹੈ। ਮਨ ਅਭਿਲਾਖ ਕਹੋ ਸਭ ਪਾਛੇ, ਕਿਉਂਕਿ ਜਦੋਂ ਤੁਸੀਂ ਮਾਰਾ ਆਪਣਾ ਨਾਮ ਦੱਸ ਦਿਓਗੇ ਆਪਣੀ ਜਾਤ ਪਾਤ ਦੱਸ ਦਿਓਗੇ ਉਸ ਤੋਂ ਬਾਅਦ ਮੈਂ ਆਪਣੀ ਮਨ ਦੀ ਜਿਹੜੀ ਅਭਿਲਖ ਹੈ ਜੋ ਖਾਸ਼ ਲੈ ਕੇ ਆਇਆ ਉਹ ਕਹਾਂਗਾ ਤੁਹਾਨੂੰ। ਜਬ ਮੈਂ ਜਾਣ ਲਿਓ ਬਿਦ ਆਛੇ, ਮੇਰਾ ਚੰਗੀ ਤਰ੍ਹਾਂ ਆਪ ਜੀ ਦੇ ਸੰਬੰਧ ਵੀ ਮੈਂ ਜਾਣ ਲਵਾਂਗਾ। ਸੁਨਕਾਰ ਸ੍ਰੀ ਨਾਨਕ ਜਗ ਸਾਈਂ, ਉਸ ਵੇਲੇ ਸ਼ਿਵਨਾਵ ਰਾਜੇ ਤੋਂ ਜਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਸੁਣ ਕੇ ਵੀ ਇਹ ਜਾਤ ਪੁੱਛਦਾ ਹੈ ਨਾਮ ਪੁੱਛਦਾ ਹੈ। ਸ੍ਰੀ ਮੁਖ ਸੋ ਸ਼ੁਭ ਗੇਰਾ ਅਲਾਈ, ਉਸ ਵੇਲੇ ਸਵਾਏ ਮਨਮੁਖ ਤੋਂ ਇਸ ਤਰ੍ਹਾਂ ਸੋਹਣੀ ਜਿਹੜੀ ਬਾਣੀ ਹੈ ਆਪ ਜੀ ਨੇ ਉਚਾਰਨ ਕੀਤੀ। ਸ੍ਰੀ ਮੁਖ ਵਾਕ ਮਾਰੂ ਮਹੱਲਾ ਪਹਿਲਾ, ਜੋਗੀ ਜੁਗਤ ਨਾਮ ਨਿਰਮਾਇਲ, ਇਹ ਜਾਣੀ ਪੰਗਤੀਆਂ ਜਿਹੜੀਆਂ ਰਹਾਉ ਦੀਆਂ ਪਹਿਲਾਂ ਪੜ੍ਹਨੀਆਂ ਹਨ ਵੀ ਉਹ ਕੀਰਤਨ ਦੇ ਵਿੱਚ ਇਹੀ ਹੁੰਦਾ ਨਾ ਰਾਵ ਦੀਆਂ ਪੰਕਤੀਆਂ ਤੋਂ ਕੀਰਤਨ ਸ਼ੁਰੂ ਕਰੀ ਹੈ ਵੀ ਮਹਾਰਾਜ ਨੇ ਵੀ ਇਹੀ ਫਿਰ ਉਹ ਕਿਹਾ ਗੁਸਾਈ ਤੇਰਾ ਕਹਾਂ ਨਾਮ ਕੈਸੇ ਜਾਤੀ, ਇਹ ਜਗਤ ਦੇ ਮਾਲਕ ਤੇਰਾ ਨਾਮ ਕੀ ਹੈ ਤੇਰੀ ਕਿਸ ਤਰ੍ਹਾਂ ਦੀ ਕੋਈ ਜਾਤ ਪਾਤ ਹੈ। ਆਪ ਹੇ ਪਰਮੇਸ਼ਰ, ਨਾਮ ਤੇਰਾ ਕੋਈ ਖਾਸ ਨਾਮ ਹੈ, ਨਾ ਕੋਈ ਤੇਰੀ ਜਾਤ ਬਰਾਬਰੀ ਹੈ। ਤੂੰ ਜਾਤਾਂ ਪਾਤਾਂ ਤੋਂ ਰਹਿ ਤੈ, ਜਾਤ ਪਵਿੱਤਰ ਮਹਿਲ ਪਰਾਵੈ। ਜਦੋਂ ਤੂੰ ਮਾਰਾ ਆਪਣੇ ਸਰੂਪ ਦੇ ਵਿੱਚ ਬੁਲਾ ਲਵੇਂ, ਪੁੱਛੋ ਬਾਤ ਨਿਰੰਤਰੀ, ਫਿਰ ਮਾਰਾ ਇੱਕ ਕਰਾਸ ਪੜਤੇ ਤੋਂ ਰਹਿ ਆਪ ਜੀ ਦੇ ਕੋਲੋਂ। ਆਪ ਜੀ ਦੀ ਪ੍ਰਾਪਤੀ ਦੀ ਜਿਹੜੀ ਗੱਲਬਾਤ ਹੈ, ਭੇਤਾ ਦੀ ਗੱਲ ਹੈ, ਮੈਂ ਪੁੱਛਣਾ ਕਰਾਂ। ਇਸ ਤਰ੍ਹਾਂ ਇਹ ਜਾਣੀ ਜਿਹੜਾ ਜਾਤ ਪਾਤ ਪੁੱਛਿਆ, ਉਹਦੇ ਉੱਤਰ ਵਿੱਚ ਇਹ ਜਿਹੜੀ ਰਹਾਉ ਦੀ ਪੰਕਤੀਆਂ ਦੀ ਤੁੱਕਾਂ ਹੈ, ਉਹਦੇ ਅਰਥ ਕਰਨੇ ਹਨ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਵੀ ਕੀ ਦੱਸੀਏ, ਪਰਮੇਸ਼ੁਰ ਦਾ ਨਾਮ ਕੀ ਹੈ, ਜਾਤ ਕੀ ਹੈ। ਅਸੀਂ ਪਰਮੇਸ਼ੁਰ ਹਾਂ, ਇਸ ਕਰਕੇ ਸਾਡੀ ਜਾਤ ਪਾਤ ਕੀ ਹੋਣੀ ਹੈ। ਜੋਗੀ ਜੋਗ ਸਮਝ ਪੂ ਕਛ ਪੜਾ ਜਾਂਦੇ ਪੜ ਸਮਝ ਭੂਪ ਕਛ ਔਰ ਰੀਤੀ। ਜਿਹੜਾ ਰਾਜਾ ਕਿਸੇ ਹੋਰ ਰੀਤੀ ਵਿੱਚ ਹੀ ਸਮਝ ਗਿਆ ਵੀ ਮਹਾਰਾਜ ਨੇ ਸਪਸ਼ਟ ਨਹੀਂ ਨਾ ਲਿਆ ਨਾ ਯਾਦ ਦੱਸੀ ਹੈ। ਬੋਲਿਓ ਬਾਹਰ ਬੂਜਨੇ ਪ੍ਰੀਤੀ, ਫਿਰ ਕਹਿੰਦੇ ਪ੍ਰੀਤੀ ਕਰਕੇ ਪੁੱਛਣ ਵਾਸਤੇ ਦੁਬਾਰਾ ਇਹ ਬੋਲਿਆ ਹੈ। ਜੋਗੀ ਰੂਪ ਆਪ ਕੋ ਹੈ, ਮਹਾਰਾਜ ਸੰਤੋ ਆਪ ਜੀ ਦਾ ਜੋਗੀਆਂ ਵਾਲਾ ਸਰੂਪ ਹੈ। ਆਪ ਜੋਗੀ ਹੋ, ਜੋਗ ਕਰਨ ਵਾਲੇ ਹੋ। ਅਸ ਸੁਣ ਕਰ ਅਸ ਸੁਣ ਪੁਨ ਸ੍ਰੀ ਨਾਨਕ ਕਹੈ। ਇਸ ਤਰ੍ਹਾਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਹੁਣ ਮੁੜ ਤੋਂ ਪਹਿਲੀ ਪੰਕਤੀ ਪੜੋ ਜੀ। ਜੋਗੀ ਜੁਗਤ ਨਾਮ ਨਿਰਮਾਇਲ। ਇਸ ਤਰ੍ਹਾਂ ਜਾਣੀ ਇਹ ਪ੍ਰਕਰਨ ਅਨੁਸਾਰ ਸਹੀ ਬਣਦਾ। ਕਈ ਵਾਰੀ ਜਿਹੜਾ ਕੋਈ ਸੰਪਰਦਾ ਵਿੱਚੋਂ ਨਹੀਂ ਨਾ ਪੜਦਾ, ਫਿਰ ਉਹ ਕਹਿੰਦਾ ਵੀ ਇਹਦੇ ਉੱਤਰ ਤਾਂ ਸਹੀ ਆਉਂਦੇ ਨਹੀਂ ਹੈ। ਉਹ ਇਸ ਰੂਪ ਦੇ ਵਿੱਚ ਸਹੀ ਲੱਗ ਜਾਂਦਾ। ਫਿਰ ਮਹਾਰਾਜ ਕਹਿੰਦੇ ਵੀ ਜੋਗੀ ਜੁਗਤ ਨਾਮ ਹੈ। ਸਾਡੇ ਖਿਆਲਾਂ ਅਨੁਸਾਰ ਤਾਂ ਰਾਜਨ ਉਹ ਜੋਗੀ ਹੁੰਦਾ ਹੈ, ਜੁਗਤ ਨਾਮ ਜਿਹੜਾ ਨਿਰਮੈਲ ਨਾਮ ਦੇ ਵਿੱਚ, ਨਿਰਮਲ ਨਾਮ ਦੇ ਵਿੱਚ ਜੁੜਿਆ ਹੁੰਦਾ ਹੈ। ਆਹ ਜਿਹੜੇ ਕੰਨ ਜੇ ਪਾੜ ਕੇ ਮੁੰਦਰਾ ਪਾ ਲਈਆਂ, ਸੰਗੀਤ ਜੀ ਲੈ ਲਈ, ਸੰਖ ਜਾ ਵਜਾ ਲਿਆ, ਝੋਲੀ ਜੀ ਲੈ ਲਈ, ਅਤੇ ਬੀਨ ਜੀ ਬਣਾ ਲਈ, ਕਹਿੰਦੇ ਇਸ ਤਰ੍ਹਾਂ ਦਾ ਜੋਗੀ ਨਹੀਂ ਅਸੀਂ। ਜਿਹੜਾ ਕੋਈ ਪਰਮੇਸ਼ੁਰ ਦੇ ਉੱਜਲ ਨਾਮ ਵਿੱਚ ਜੁੜਿਆ ਹੁੰਦਾ ਹੈ, ਸਾਡੇ ਖਿਆਲਾਂ ਅਨੁਸਾਰ ਉਹ ਜੋਗੀ ਹੁੰਦਾ ਹੈ। ਤਾਕੈ ਮੈਲ ਨਰਾਤੀ, ਕਹਿੰਦੇ ਉਹਦੇ ਮਨ ਦੇ ਅੰਦਰ ਅੰਤਹਿ ਕਰਨ ਦੇ ਵਿੱਚ ਬਹੁਤੀ ਤਾਂ ਕੀ ਹੈ, ਰੱਤੀ ਜਿੰਨੀ ਵੀ ਰਾਗ ਦਵੈਸ਼ ਰੂਪ ਮੈਲ ਨਹੀਂ ਹੁੰਦੀ ਹੈ, ਪਾਪਾਂ ਰੂਪ ਮੈਲ ਨਹੀਂ ਹੁੰਦੀ ਹੈ। ਪ੍ਰੀਤਮ ਨਾਥ ਸਦਾ ਸੱਚ ਸੰਗੇ, ਤਾਂ ਜਿਹੜਾ ਸੱਚ ਸੱਚਾ ਸੱਚ ਨਾਥ ਪ੍ਰੀਤਮ ਸੱਚਾ ਮਾਲਕ ਪਿਆਰਾ ਹੈ, ਸਦਾ ਸੰਗੇ ਉਹਦੇ ਨਾਲ ਸੰਗੇ ਸਾਥ ਰਹਿੰਦਾ, ਸਦਾ ਅੰਗ ਸੰਗ ਜਾਣਦਾ ਉਸ ਨੂੰ। ਜਨਮ ਮਰਨ ਗਤ ਬੀਤੀ, ਇਸੇ ਜੋਗੀ ਦੀ ਕਹਿੰਦੇ ਜਿਹੜੀ ਜਨਮ ਮਰਨ ਦੀ ਗਤ ਕੀ ਰੀਤੀ ਹੈ, ਉਹ ਬੀਤ ਗਈ ਹੈ, ਉਹਦਾ ਜਨਮ ਮਰਨ ਖਤਮ ਹੋ ਜਾਂਦਾ ਹੈ, ਇਸੇ ਜੋਗਾ ਅਭਿਆਸੀ ਦਾ ਜੋਗੀ ਦਾ। ਚੌਪਈ ਅਸ ਸੁਣ ਬੋਲਿਓ ਬਾਹਰ ਰਜਾਨਾ, ਇਸ ਤਰ੍ਹਾਂ ਸੁਣ ਕੇ ਰਾਜਾ ਫਿਰ ਬੋਲਿਆ ਸਤਿਗੁਰਾਂ ਨੂੰ। ਸਮਝਤ ਕਛੂ ਆਨ ਤੇ ਅਨ, ਕਿ ਜਿਹੜਾ ਰਾਜਾ ਹੈ ਸਮਝ, ਜਿਹੜਾ ਕੁਛ ਹੋਰ ਤੋਂ ਹੋਰ ਹੀ ਸਮਝ ਜਾਂਦਾ ਹੈ। ਜੇ ਬ੍ਰਾਹਮਣ ਹੈ ਤੁਮਰੀ ਜਾਤੀ, ਕਿਉਂਕਿ ਮਹਾਰਾਜ ਨੇ ਸਪਸ਼ਟ ਨਹੀਂ ਨਾ ਕਿਹਾ ਵੀ ਹਾਂ ਅਸੀਂ ਯੋਗ ਵਿਆਸੀ ਜੋਗੀ ਹੈ। ਉਹਨੇ ਕਹਿ ਦਿੱਤਾ ਵੀ ਜਿਹੜਾ ਉਹ ਜਨ ਨਾਮ ਵਿੱਚ ਜੁੜਿਆ ਹੁੰਦਾ ਉਹ ਜੋਗੀ ਹੁੰਦਾ, ਅਤੇ ਉਹਦੇ ਅੰਦਰ ਰਾਗ ਦਵੈਸ਼ ਦੀ ਪਾਪਾਂ ਦੀ ਰੱਤੀ ਜਿੰਨੀ ਮੈਲ ਨਹੀਂ ਹੁੰਦੀ ਹੈ। ਉਹ ਬਾਹਰਲੇ ਜੋਗੀਆਂ ਵਾਲਾ ਭੇਸ ਨਹੀਂ ਵੀ ਦੱਸਿਆ ਵੀ ਅਸੀਂ ਇਹ ਜੋਗੀ ਹਾਂ। ਇਸ ਕਰਕੇ ਫਿਰ ਕਹਿਣ ਲੱਗਾ ਮਹਾਰਾਜ, ਜੇ ਕਰਕੇ ਤੁਹਾਡੀ ਬ੍ਰਾਹਮਣ ਜਾਤ, ਭਾਵ ਜੇ ਤੁਸੀਂ ਬ੍ਰਾਹਮਣ ਹੋ, ਕਰੁਣਾ ਕਰ ਕਹੀਏ ਬਖਿਆਤੀ, ਕਿਰਪਾ ਕਰਕੇ ਮਹਾਰਾਜ ਪ੍ਰਗਟੀ ਦੱਸੀਏ ਵੀ ਅਸੀਂ ਬ੍ਰਾਹਮਣ ਹਾਂ, ਸਾਡੀ ਜਾਤ ਬ੍ਰਾਹਮਣ, ਅਸੀਂ ਗੌਡ ਬ੍ਰਾਹਮਣ ਹਾਂ ਜਾਂ ਸਾਰਸਵਤ ਬ੍ਰਾਹਮਣ ਹਾਂ ਜਾਂ ਭਾਰਗਵ ਹਾਂ। ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ, ਮਹਾਰਾਜ ਕਹਿੰਦੇ ਵੀ ਸਾਡੇ ਖਿਆਲ ਅਨੁਸਾਰ ਤਾਂ ਉਹ ਬ੍ਰਾਹਮਣ ਹੁੰਦਾ ਹੈ ਜੋ ਬ੍ਰਹਮ ਗਿਆਨ ਰੂਪੀ ਬ੍ਰਹਮ ਗਿਆਨ ਦਾ ਇਸ਼ਨਾਨੀ ਹੁੰਦਾ, ਪਰਮੇਸ਼ਰ ਦੇ ਗਿਆਨ ਦੇ ਵਿੱਚ ਹੀ ਹਮੇਸ਼ਾ ਲੀਨ ਰਹਿੰਦਾ ਹੈ। ਹਰ ਗੁਣ ਪੂਜੇ ਪਾਤੀ, ਵਾਹਿਗੁਰੂ ਦੇ ਜਿਹੜੇ ਗੁਣ ਹੈ ਇਹ ਹੈ ਪੱਤਰੇ, ਇਹਨਾਂ ਨਾਲ ਜਿਹੜਾ ਪਰਮੇਸ਼ਰ ਦੀ ਪੂਜਾ ਕਰਦਾ ਹੈ ਉਹ ਅਸਲੀ ਬ੍ਰਹਮਣ ਹੁੰਦਾ ਹੈ। ਏਕੋ ਨਾਮ ਏਕ ਨਾਰਾਇਣ, ਇੱਕੋ ਪਰਮੇਸ਼ਰ ਦਾ ਨਾਮ ਜਪਦਾ ਹੈ ਜਿਹੜਾ ਇੱਕ ਨਰਾਂ ਵਿੱਚ ਆਇਆ, ਜਿਹਦਾ ਨਰਾਂ ਦੇ ਵਿੱਚ ਘਰ ਹੈ ਉਹਦੇ ਵਿੱਚ ਹਮੇਸ਼ਾ ਵਸਦਾ ਹੈ। ਤ੍ਰਿਭਵਨ ਏਕਾ ਜੋਤੀ, ਇਹਨਾਂ ਭਵਨਾਂ ਵਿੱਚ ਵੀ ਇੱਕੋ ਨੇ ਉਸੇ ਜੋਤੀ ਸਰੂਪ ਨੂੰ ਸਮਝਦਾ ਹੈ। ਚੌਪਈ ਅਸ ਸੁਣ ਕਰ ਐਸੇ ਬਚ ਅਨੂਪਾ, ਬਚਨ ਅਨੂਪਾ ਦੇ ਮਹਾਰਾਜ ਦੇ ਅਨੂਪ ਅਨੋਖੇ ਬਚਨ ਸੁਣ ਕੇ ਰਾਜੇ ਸ਼ਿਵ ਨਾਵ ਨੇ ਬੋਲਿਓ ਬਹਰੋ ਬੋਲਿਓ ਭਾ ਬਚ ਭੂਪਾ, ਇਹ ਜਿਹੜਾ ਰਾਜਾ ਇਸ ਤਰ੍ਹਾਂ ਦਾ ਬਚਨ ਬੋਲਣ ਲੱਗਿਆ, ਜਾਤ ਤੁਮਾਰੀ ਖੱਤਰੀ ਹੈ, ਆਪ ਜੀ ਦੀ ਜਿਹੜੀ ਖਾ ਜਾਤ ਹੈ ਖੱਤਰੀ ਹੈ। ਸੁਣਿਓ ਕਮਲ ਨੈਣ ਪੁਨ ਕਹੈ, ਰਾਜੇ ਤਾਂ ਸੁਣ ਕੇ ਕਮਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਫੇਰ ਕਹਿੰਦੇ, ਜਿਹਬਾ ਡੰਡੀ ਇਹੋ ਘੱਟ ਛਾਬਾ, ਕਹਿੰਦੇ ਜਿਹੜੀ ਜਵਾਨ ਹੈ ਨਾ ਇਹ ਕਹਿੰਦੇ ਡੰਡੀ ਬਸ ਹੈ, ਤੇ ਜਿਹੜਾ ਘੱਟ ਹਿਰਦੈ ਮਨ ਬੁੱਧ ਹੈ ਇਹ ਜਿਵੇਂ ਉਹ ਕਹਿੰਦੇ ਤੱਕੜੀ ਦੇ ਛਾਪੇ ਜਾਂਦੇ ਪਾਲੜੇ ਜੇ ਹੁੰਦੇ, ਇਸ ਤਰ੍ਹਾਂ ਜਿਹੜਾ ਘੱਟ ਹਿਰਦਾ ਇਹ ਛਾਬਾ ਹੈ, ਮਨ ਬੁੱਧੀ ਇਹ ਛਾਬੇ ਪਾਲੜੇ ਹਨ। ਤੋਲੋ ਨਾਮ ਅਜਾਚੀ, ਜਿਹੜਾ ਅਜਾਚੀ ਜਿਹੜਾ ਕਿਸੇ ਤੋਂ ਕੁਝ ਨਹੀਂ ਮੰਗਦਾ ਉਹ ਕੌਣ ਹੈ? ਪਰਮੇਸ਼ਰ ਹੈ। ਕਹਿੰਦੇ ਇਸ ਕਰਕੇ ਉਹ ਅਜਾਚੀ ਪਰਮੇਸ਼ਰ ਦਾ ਨਾਮ ਕਹਿੰਦੇ ਅਸੀਂ ਧੋਲਦੇ ਹਾਂ ਵਿਚਾਰ ਕਰਦੇ ਹਾਂ। ਏਕੋ ਹਾਟ ਸਾਹ ਸਭਨਾ ਸਿਰ, ਇੱਕੋ ਸਾਰ ਸੰਗਤ ਰੂਪੀ ਹੱਟ ਹੈ ਤੇ ਇੱਕੋ ਹੀ ਸਤਿਗੁਰੂ ਪੂਰੀ ਸ਼ਾਹੂਕਾਰ ਹੈ, ਉਹ ਸਭਨਾ ਦੇ ਸਿਰ ਦੇ ਉੱਪਰ ਸ਼੍ਰੋਮਣੀ ਸਤਿਗੁਰੂ ਰੂਪੀ ਬਹੁਤ ਵੱਡਾ ਸ਼ਾਹੂਕਾਰ ਹੈ, ਸਾਧ ਸੰਗਤ ਰੂਪੀ ਦੁਕਾਨ ਹੈ। ਵਣਜਾਰੇ ਇੱਕ ਭਾਤੀ, ਜਿੰਨੇ ਕਹਿੰਦੇ ਜਗਿਆਸੀ ਰੂਪੀ ਵਣਜਾਰੇ ਉਹ ਇੱਕ ਤਰ੍ਹਾਂ ਦੇ ਹੈ, ਪਰ ਜਿੰਨੇ ਜਗਿਆਸੂ ਰੂਪੀ ਵਣਜਾਰੇ ਸਾਰੇ ਇੱਕ ਤਰ੍ਹਾਂ ਦੇ ਕੀ ਹੈ? ਸਾਰੇ ਨਿਸ਼ਕਾਮੀ ਹੈ, ਕਾਮਨਾ ਤੋਂ ਰਹਿਤ ਹੀ ਹੈ, ਸਕਾਮੀ ਨਹੀਂ ਹੈ। ਚੌਪਈ ਤਦਪਨ ਨਿਸਚਾ ਭੂਪਤ ਆਵਾ, ਐਸਾ ਕੁਛ ਸੁਣ ਕੇ ਤਾਂ ਵੀ ਰਾਜੇ ਨੂੰ ਕੋਈ ਯਕੀਨ ਨਹੀਂ ਆਇਆ ਹੈ। ਮਨ ਕੇ ਵਿਖੇ ਅਧਿਕ ਅਕੁਲਾਵਾ, ਆਪਣੇ ਮਨ ਦੇ ਵਿੱਚ ਬਹੁਤਾ ਕਹਿੰਦੇ ਵਿਆਕਰ ਜਿਹਾ ਹੋ ਗਿਆ, ਘਬਰਾ ਗਿਆ, ਕਾਲਾ ਜਿਹਾ ਪੈ ਗਿਆ। ਨਿਰਣੈ ਕਾਰਨ ਜਾਤ ਬਤਾਵੇ, ਦੇਖੋ ਇਹ ਜਿਹੜੇ ਸੰਤ ਹੈ ਨਿਰਣਾ ਕਰਕੇ ਆਪਣੀ ਜਾਤ ਜਾਣੀ ਨੀ ਦੱਸ, ਖੋਲ ਕੇ ਨੀ ਦੱਸਦੇ ਵੀ ਅਸੀਂ ਇਸ ਜਾਤ ਦੇ ਹਾਂ। ਨਹਿ ਨਿਜ ਆਨਨ ਨਾਮ ਕਹ ਅਲਾਵੈ, ਆਪਣੇ ਮੁਖ ਤੋਂ ਆਪਣਾ ਨਾਮ ਹੀ ਦੱਸਦੇ ਐ, ਅਸੀਂ ਵੀ ਸਾਡਾ ਆ ਨਾ ਹੋਰ ਹੀ ਹੋਰ ਕਹੀ ਜਾਂਦੇ। ਦੋਹਰਾ ਸਾਧ ਗ੍ਰਿਸਤੀ ਜਗਤ ਮੈਂ, ਫਿਰ ਰਾਜਾ ਬੋਲਿਆ ਮਹਾਰਾਜ ਸੰਸਾਰ ਦੇ ਵਿੱਚ ਗ੍ਰਿਸਤੀ ਸਾਧੂ ਵੀ ਹੈਗੇ ਆ, ਵੀ ਵਿਆਹੇ ਵਰੇ ਵੀ ਸਾਧ ਹੈਗੇ, ਔਰ ਸੇ ਮੁਖੀ ਸੰਤ ਚੰਗੇ ਬੁੱਧੀਵਾਨ ਸੰਤ ਬਿਰਖਤ ਵੀ ਹੈ, ਤਿਆਗੀ ਵਿਰਾਗੀ ਵੀ ਹੈ। ਉਹ ਮੱਧ ਤੁਮ ਕੌਣ ਹੋ, ਇਹ ਦੋਹਾਂ ਦੇ ਵਿੱਚੋਂ ਤੁਸੀਂ ਮਾਰਾ ਕੌਣ? ਪਾਉ ਗ੍ਰਿਸਤੀ ਸਾਧ ਹੋ ਕੇ ਬਿਰਖਤ ਸੰਤ ਹੋ, ਕਹੋ ਸੰਤ ਜੀ ਮੰਤ। ਇਹ ਸੰਤੋ ਜੀ ਆਪਣਾ ਜਿਹੜਾ ਮੰਤ ਹੈ ਜਾਣੀ ਸਿਧਾਂਤ ਅੰਦਰਲਾ ਆਪਣਾ ਖਿਆਲ ਆ, ਉਸ ਮੈਨੂੰ ਦੱਸੋ ਜੀ ਖੋਲ ਕੇ। ਦੋਵੇਂ ਸਿਰੇ ਸਤਿਗੁਰੂ ਨਿਬੇੜੇ, ਗੁਰੂ ਮਹਾਰਾਜ ਕਹਿੰਦੇ ਵੀ ਰਾਜਨ ਸਾਡੇ ਜਿਹੜੇ ਸਤਿਗੁਰੂ ਅਕਾਲ ਪੁਰਖ ਆ ਉਹਨੇ ਦੋਵੇਂ ਸਿਰੇ ਦੋਵੇਂ ਜਿਹੜੇ ਪਾਸੇ ਨਿਬੇੜ ਦਿੱਤੇ ਹੈ, ਭਾਵ ਸਾਨੂੰ ਵੀ ਜਿਵੇਂ ਗ੍ਰਿਸਤੀ ਲੋਕ ਧੰਦਿਆਂ ਵਿੱਚ ਫਸੇ ਹੁੰਦੇ, ਮੋਹ ਮਮਤਾ ਵਿੱਚ ਪਚੇ ਹੁੰਦੇ ਆ, ਖਪੇ ਹੁੰਦੇ ਹੈ, ਇਸ ਤਰ੍ਹਾਂ ਦੇ ਅਸੀਂ ਗ੍ਰਿਸਤੀ ਨਹੀਂ, ਧੰਦਿਆਂ ਵਿੱਚ ਫਸੇ, ਮੋਹ ਮਮਤਾ ਵਿੱਚ ਖਪੇ ਹੋਏ। ਦੂਜਾ ਵੀ ਬਰਗਤ ਬਣੇ ਦਾ ਲੋਕਾਂ ਨੂੰ ਮਾਣ ਹੁੰਦਾ ਵੀ ਅਸੀਂ ਘਰ ਬਾਰ ਛੱਡਿਆ, ਸਾਡੇ ਵਰਗਾ ਕਿਹੜਾ ਸੰਤ ਹੈ। ਕਹਿੰਦੇ ਇਸ ਤਰ੍ਹਾਂ ਇਹ ਦੋਵੇਂ ਪਾਸੇ ਸਾਡੇ ਅਕਾਲ ਪੁਰਖ ਨੇ ਦੁਰਵੇੜ ਦਿੱਤੇ ਹੈ, ਗ੍ਰਿਸਤੀਆਂ ਵਿੱਚ ਮੋਹ ਮਮਤਾ ਵਿੱਚ, ਧੰਦਿਆਂ ਵਿੱਚ ਖਚਤ ਪਚਤ ਨਹੀਂ, ਭਗਤ ਬਣੇ ਦਾ ਸਾਨੂੰ ਮਾਣ ਨਹੀਂ ਹੈ। ਸੋ ਬੂਝੈ ਜਿਸ ਏਕ ਲਿਵ ਲਾਗੀ, ਓਏ ਇਸ ਗੱਲ ਨੂੰ ਸਮਝਦਾ ਇਹਦੀ ਇੱਕ ਪਰਮੇਸ਼ਰ ਵਿੱਚ ਲਿਵ ਲੱਗੀ ਰਹਿੰਦੀ, ਵਿਰਤੀ ਜੁੜੀ ਰਹਿੰਦੀ ਹੈ। ਜੀਓ ਰਹੇ ਨਿਭ ਰਾਤੀ, ਹਾਂ ਜੀਓ ਰਹੇ ਨਿਭ ਰਾਤੀ, ਆਪਣੇ ਜੀ ਕਰਕੇ ਹਿਰਦੇ ਕਰਕੇ ਪ੍ਰਾਣ ਤੋਂ ਰਹਿਤ ਹੋ ਕੇ ਰਹਿੰਦਾ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਂਦਾ ਹੈ। ਸ਼ਬਦ ਵਸਾਏ ਭਰਮ ਚੁਕਾਏ, ਇਸੇ ਤਰ੍ਹਾਂ ਜਿਹੜਾ ਸ਼ਬਦ ਹੈ ਉਪਦੇਸ਼ ਉਹਨੂੰ ਮਨ ਵਿੱਚ ਵਸਾਉਂਦਾ ਹੈ, ਪੰਜ ਤਰ੍ਹਾਂ ਦਾ ਜਿਹੜਾ ਭਰਮ ਹੈ ਉਸਨੂੰ ਚੁੱਕ ਦਿੰਦਾ ਹੈ। ਸਦਾ ਸੇਵਕ ਦਿਨ ਰਾਤੀ, ਸਦਾ ਹੀ ਕਹਿੰਦੇ ਦਿਨੇ ਰਾਤ ਵਾਹਿਗੁਰੂ ਦਾ ਸੇਵਕ ਬਣ ਕੇ ਉਹ ਸੇਵਾ ਕਰਨ ਵਾਲਾ ਹੋ ਕੇ ਰਹਿੰਦਾ ਹੈ। ਤੋਰਾ ਬਹੁ ਵਿਚਾਰ ਕਰ ਸੋਚਣ ਲੱਗਾ, ਬਹੁਤੀ ਸੋਚ ਵਿਚਾਰ ਕਰਕੇ ਫਿਰ ਸੋਚਣ ਲੱਗਿਆ ਵਿਚਾਰਨ ਲੱਗਿਆ ਹੈ। ਘਟੀ ਬਿਤੈ ਪੁਨ ਕਹਿ ਵੱਡ ਭਾਗਾ, ਘੜੀ ਕਬੀਰ 24 ਮਿੰਟ ਲੰਘ ਗਏ ਹੈ, ਫਿਰ ਵੱਡੇ ਭਾਗਾਂ ਵਾਲਾ ਰਾਜਾ ਕਹਿਣ ਲੱਗਿਆ ਹੈ। ਜੇ ਤੁਮ ਗੋਰਖ ਦੇ ਹੋ ਬੁਝਾਏ, ਸੰਤੋ ਜੇ ਤੁਸੀਂ ਗੋਰਖ ਨਾਥ ਹੋ ਤਾਂ ਵੀ ਮੈਨੂੰ ਸਮਝਾ ਦੇ ਜੀ, ਕਹਿ ਦੱਸ ਦੇਵੋ ਜੀ। ਸੁਣ ਕਰ ਸਤਿਗੁਰ ਗਿਰਾ ਅਲਾਈ, ਗੁਰੂ ਮਹਾਰਾਜ ਨੇ ਰਾਜੇ ਤੋਂ ਸੁਣ ਕੇ ਇਸ ਤਰ੍ਹਾਂ ਫਿਰ ਬਾਣੀ ਵਿਚਾਰਨ ਕੀਤੀ, ਬਾਣੀ ਕਹੀ, ਵਚਨ ਕਿਹਾ। ਉਪਰ ਗਗਨ ਗਗਨ ਪਰ ਗੋਰਖ, ਕਹਿੰਦੇ ਧਰਤੀ ਤੋਂ ਉੱਪਰ ਆਕਾਸ਼ ਹੈ, ਉਸ ਆਕਾਸ਼ ਦੇ ਉੱਪਰ ਕਹਿੰਦੇ ਸਮੀਰ ਪਰਬਤ ਹੈ, ਉਸ ਸੁਮੇਰ ਪਰਬਤ ਉੱਪਰ ਗੋਰਖ ਨਾਥ ਰਹਿੰਦਾ ਹੈ। ਤਾਕਾ ਆਗਮ ਗੁਰੂ ਪੁੰਨ ਵਾਸੀ, ਉਹਦਾ ਜਿਹੜਾ ਗੁਰੂ ਅੱਗੇ ਗੋਰਖ ਨਾਥ ਵੀ ਉੱਥੇ ਰਹਿੰਦਾ ਹੈ, ਉਹ ਜਿਹੜਾ ਗੁਰੂ ਗੋਰਖ ਉਹਦੇ ਕਰਕੇ ਜਿਹੜਾ ਆਗਮ ਹੈ ਪਰਮੇਸ਼ਰ, ਉਹਦੇ ਵਿੱਚ ਅਸੀਂ ਪੁਨਾ ਵੱਸਦੇ ਹਾਂ, ਪਰਮੇਸ਼ਰ ਵਿੱਚ ਨਿਵਾਸ ਕਰਦੇ ਹਾਂ। ਇਸੇ ਤਰ੍ਹਾਂ 84 ਲੱਖ ਜਿਹੜੀ ਜੂਨੀ ਹੈ, ਜਾਂ ਇਹ ਜਿਹੜੇ 5 ਤੱਤ ਹੈ ਉਹਨਾਂ ਵਿੱਚੋਂ ਜਿਹੜਾ ਪੰਜਵਾਂ ਤੱਤ, 4 ਤੱਤਾਂ ਵਿੱਚੋਂ ਆਕਾਸ਼ ਤੱਤ ਉੱਪਰ ਹੈ। ਇਹ ਇਸ ਜਿਹੜਾ ਆਕਾਸ਼ ਤੱਤ ਆਕਾਸ਼ ਹੈ ਉਹਦੇ ਵਿੱਚ ਗਗਨ ਹੈ, ਉਹਦੇ ਵਿੱਚ 10ਵਾਂ ਦੁਆਰ ਹੈ। ਇਸ ਤਰ੍ਹਾਂ ਉਹਦੇ ਉਹ 10ਵੇਂ ਦੁਆਰ ਦੇ ਵਿੱਚ ਗੋਰਖ ਕੀ ਹੈ, ਵਿਸ਼ਨੂੰ ਦਾ ਨਿਵਾਸ ਹੈ। ਇਸ ਤਰ੍ਹਾਂ ਵਿਸ਼ਨੂੰ ਦਾ ਜਿਹੜਾ ਗੁਰੂ ਹੈ ਉਹ ਪਰਮੇਸ਼ਰ ਹੈ, ਅਗਮਤਾ ਤੋਂ ਰਹਿਤ ਉਹਦੇ ਵਿੱਚ ਭਾਵ ਜਿਹੜਾ ਵਿਸ਼ਨੂੰ ਦਾ ਵੀ ਗੁਰੂ ਹੈ ਉਹਦੇ ਕਰਕੇ ਵੀ ਅਗਮ ਹੈ, ਉਹਦੇ ਵਿੱਚ ਅਸੀਂ ਵੱਸਦੇ ਹਾਂ। ਗੁਰ ਬਚਨੀ ਬਾਹਰ ਘਰ ਏਕੋ, ਗੁਰੂ ਦੇ ਬਚਨਾਂ ਕਰਕੇ ਭਾਵੇਂ ਅਸੀਂ ਬਾਹਰ ਹੋਈਏ ਭਾਵੇਂ ਘਰ ਦੇ ਅੰਦਰ ਹੋਈਏ, ਸਾਨੂੰ ਘਰ ਦੇ ਬਾਹਰ ਇੱਕੋ ਜਿਹੀ ਦਿਸਦਾ ਹੈ। ਨਾਨਕ ਭਇਆ ਉਦਾਸੀ, ਇਸ ਤਰ੍ਹਾਂ ਦੇ ਅਸੀਂ ਉਦਾਸੀ ਹੋਏ ਹਾਂ, ਕੱਪੜੇ ਲਾ ਕੇ ਜਾਂ ਜੜਾ ਧਾਰ ਕੇ ਸਵਾਹ ਮਲ ਕੇ ਉਦਾਸੀ ਸੰਤ ਨਹੀਂ ਬਣੇ ਹਾਂ। ਚੌਪਈ ਸੁਣੀ ਜਬ ਹੈ ਬਾਣੀ ਸੁਖ ਰਾਸੀ, ਇਸ ਤਰ੍ਹਾਂ ਸੁਖ ਰਾਸੀ ਸੁਖਾਂ ਦੀ ਪੂੰਜੀ ਜਦੋਂ ਬਾਣੀ ਮਹਾਰਾਜ ਤੋਂ ਸੁਣੀਏ ਰਾਜੇ ਨੇ। ਜਾਣਹ ਨਾਨਕ ਭਇਆ ਉਦਾਸੀ, ਜਾਣ ਲਾ ਅਸੀਂ ਇਸ ਤਰ੍ਹਾਂ ਦੇ ਉਦਾਸੀ ਹੋਏ ਆ, ਸੰਸਾਰ ਤੋਂ ਪ੍ਰਾਮ ਹੋਏ। ਨਿਸ਼ਚਾ ਦ੍ਰਿੜ ਕੀਨੋ ਮਨ ਰਾਉ, ਉਸੇ ਵੇਲੇ ਮਨ ਵਿੱਚ ਰਾਜੇ ਨੇ ਕਹਿੰਦੇ ਪੱਕਾ ਭਰੋਸਾ ਕਰ ਲਿਆ ਵੀ ਇਹ ਗੁਰੂ ਨਾਨਕ ਸਾਹਿਬ ਹੈ ਮਹਾਨ। ਬਹਰਨ ਕਬਹੂ ਭਇਓ ਡੁਲਾਇਓ, ਫੇਰ ਨੀ ਇਹਦਾ ਮਨ ਕਦੇ ਵੀ ਡਾਵਾਂ ਡੋਲ ਹੋਇਆ ਡੋਲਿਆ। ਪ੍ਰੇਮ ਵਿਖੇ ਭੀ ਗਦ ਗਦ ਬਾਣੀ, ਸਭ ਪ੍ਰੇਮ ਆਇਆ ਹੈ, ਪ੍ਰੇਮ ਦੇ ਵਿੱਚ ਦੀ ਜਿਹੜੀ ਬਾਣੀ ਹੈ ਗਦ ਗਦ ਹੋ ਗਈ, ਜਿਹੜਾ ਕੰਠ ਰੁਕ ਗਿਆ, ਗਲਾ ਰੁਕ ਗਿਆ ਹੈ। ਭੰਤ ਬਿਨੈ ਉਸਤਤ ਪਦ ਸਾਨੀ, ਫਿਰ ਬਹੁਤ ਹੀ ਬੇਨਤੀ ਦੇ ਜੀ ਜਿਹੜੀ ਉਸਤਤੀ ਹੈ ਉਹ ਬੇਨਤੀ ਵਾਲੀ ਉਸਤੀ ਹੈ ਜਿਹੜੀ ਆ ਉਹ ਪਦ ਕਹਿੰਦੇ ਉਚਾਰਨ ਲੱਗਿਆ ਹੈ, ਬੇਨਤੀ ਵਾਲੇ ਉਸਤੀ ਦੇ ਲਫ਼ਜ਼ ਕਹਿਣ ਲੱਗਿਆ ਹੈ। ਜਨਮ ਧਨ ਵੱਡ ਭਾਗ ਹਮਾਰਾ, ਇਹ ਮਹਾਰਾ ਮੇਰਾ ਜਨ ਧਨਤਾ ਜੋਗ ਹੈ, ਮੇਰਾ ਬਹੁਤ ਵੱਡਾ ਭਾਗ ਜਾਗਿਆ ਹੈ। ਜਾਂ ਤੇ ਦਰਸ਼ਨ ਭਇਓ ਤੁਮਾਰਾ, ਇਸ ਕਰਕੇ ਹੇ ਗੁਰੂ ਨਾਨਕ ਸਾਹਿਬ ਉਦਾਸੀ ਜੀ ਤੁਹਾਡੇ ਦਰਸ਼ਨ ਹੋਏ ਮੈਨੂੰ। ਮਨ ਮੇਰੇ ਕੀ ਜਾਣਹ ਸਵਾਮੀ, ਇਹ ਮੇਰੇ ਸਵਾਮੀ ਤੁਸੀਂ ਮੇਰੇ ਮਨ ਦੀ ਸਾਰੀ ਜਿਹੜੀ ਗੱਲਬਾਤ ਇੱਛਾ ਕਾਸ਼ ਉਸਨੂੰ ਜਾਣਦੇ ਹੋ। ਬਨਨ ਕਬਹੋ ਅੰਤਰ ਜਾਮੀ, ਕਿਉਂਕਿ ਤੁਸੀਂ ਅੰਤਰ ਜਾਮੀ ਹੋ, ਜਿਸ ਕਰਕੇ ਤੁਹਾਡੇ ਅੱਗੇ ਮੇਰਾ ਕਹਿਣਾ ਨਹੀਂ ਬਣਦਾ ਹੈ। ਆਸਨਾ ਮਨੀਖਾ ਤੋਂ ਮੈਂ ਪਛਾਣੋ, ਬਾਕੀ ਐਸੀ ਮੇਰੀ ਮਾਰਾ ਅਕਲ ਵੱਧ ਹੈ ਜਿਹੜਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਪਛਾਣ ਲਵਾਂ। ਰਸਨਾ ਥਕਤ ਨਾ ਨੁਤ ਹੈ ਬਖਾਨੋ, ਰਸ ਮੇਰੀ ਜ਼ੁਬਾਨ ਵਿੱਚ ਇੰਨੀ ਤਾਕਤ ਹੈ ਨੀ ਜਿਸ ਦੇ ਨਾਲ ਮੈਂ ਆਪ ਜੀ ਦੀ ਉਸਤੀ ਕਹਾਂ। ਕਿਉਂ ਇਹ ਕਹਿ ਇਉ ਤੀਨ ਪ੍ਰਦਰਸ਼ਨ ਦੀਨੀ, ਇਸ ਤਰ੍ਹਾਂ ਦੇ ਨਿਮਰਤਾ ਦੇ ਵਚਨ ਕਹਿ ਕੇ ਰਾਜੇ ਨੇ ਮਹਾਰਾਜ ਦੀਆਂ ਤਿੰਨ ਪ੍ਰਕਰਮਾ ਦਿੱਤੀਆਂ ਕੀਤੀਆਂ ਹਨ। ਚਰਨ ਕਮਲ ਪਾਰ ਬੰਧਨ ਕੀਨੀ, ਇਸ ਤਰ੍ਹਾਂ ਤਿੰਨ ਪ੍ਰਕਰਮਾ ਕਰਕੇ ਤਿੰਨੇ ਵਾਰੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਿੱਖ ਪੰਥ ਵਿੱਚ ਪੰਜ ਪ੍ਰਕਰਮਾ ਕਰਕੇ ਮੱਥਾ ਟੇਕਣਾ ਵਿਧਾਨ ਹੈ। ਸਰਬ ਭਾਂਤ ਮੁਜ ਦਾਸ ਜਨੀਜੈ, ਸਭ ਤਰ੍ਹਾਂ ਕਰਕੇ ਮਹਾਰਾਜ ਮੈਨੂੰ ਆਪਣਾ ਦਾਸ ਜਾਣਗੇ ਜੀ। ਚੱਲ ਕਰ ਭਵਨ ਪੁਨੀਤ ਕਰੀ ਜੈ, ਇੱਥੋਂ ਬਾਗ ਵਿੱਚੋਂ ਚੱਲ ਕੇ ਮੇਰੇ ਘਰ ਨੂੰ ਪਵਿੱਤਰ ਕਰੀਏ ਜੀ। ਪੂਰਬ ਧਰਮ ਸ਼ਾਲ ਬਨਵਾਵੋ, ਗੁਰੂ ਨਾਨਕ ਸਾਹਿਬ ਜੀ ਬੋਲੇ ਹੈ ਵੀ ਸ਼ਿਵਨਾਵਾ ਸਾਨੂੰ ਲਿਜਾਣ ਤੋਂ ਪਹਿਲਾਂ ਆਪਣੇ ਰਾਜਧਾਨੀ ਵਿੱਚ ਧਰਮਸ਼ਾਲਾ ਬਣਾ, ਧਰਮ ਦੀ ਜਗ੍ਹਾ ਕਾਇਮ ਕਰ। ਬਹਰ ਆਏ ਹਮਕੋ ਲੈ ਜਾਵੋ, ਧਰਮਸ਼ਾਲਾ ਬਣ ਜਾਏ ਫਿਰ ਤੂੰ ਆ ਕੇ ਸਾਨੂੰ ਧਰਮਸ਼ਾਲਾ ਵਿੱਚ ਲੈ ਜਾਈ। ਸੁਣ ਕਰ ਭੂਪਤ ਸਦਨ ਸਿਧਾਇਓ, ਕਿਉਂ ਗੁਰੂ ਮਹਾਰਾਜ ਤੇ ਬਚਨ ਸੁਣ ਕੇ ਰਾਜਾ ਸ਼ਿਵਨਾਵ ਘਰ ਵੱਲ ਨੂੰ ਪਰਤ ਗਿਆ ਹੈ। ਕਹਿਓ ਜੋ ਗੁਰ ਸੋ ਆਰੰਭ ਕਰਾਇਓ, ਗੁਰੂ ਮਹਾਰਾਜ ਨੇ ਧਰਮਸ਼ਾਲਾ ਬਣਾਉਣ ਲਈ ਬਚਨ ਕਿਹਾ ਸੀ ਉਹਨੂੰ ਸ਼ੁਰੂ ਕਰ ਦਿੱਤਾ, ਜਾਣੀ ਉਹ ਨੀਂਹ ਰੱਖ ਦਿੱਤੀ ਧਰਮਸਾਲ ਦੀ। ਦੋਹਰਾ ਸ੍ਰੀ ਗੁਰ ਧਿਆਨ ਸੋ ਭਾਨ ਸਮ, ਕਵੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਜਿਹੜਾ ਧਿਆਨ ਹੈ ਇਹ ਤਾਂ ਸੂਰਜ ਵਰਗਾ ਬੜਾ ਤੇਜ ਪ੍ਰਤਾਪ ਵਾਲਾ। ਹਿਰਦਾ ਕਮਲ ਬਿਗ ਸਾਏ, ਸੂਰਜ ਨੂੰ ਧਿਆਨ ਦੇ ਨਾਲ ਆਪਣਾ ਹਿਰਦਾ ਜਿਹੜਾ ਕਮਲ ਵਾਂਗੂ ਕਹਿੰਦੇ ਮੈਂ ਖੜਾ ਕੇ। ਕਵਿਤਾ ਰਚਾਂ ਜਥਾ ਮਤੀ, ਮੈਂ ਜਿਸ ਤਰ੍ਹਾਂ ਦੀ ਮੇਰੀ ਅਕਲ ਵੱਧ ਵਿੱਚ ਆਏਗੀ ਉਹੀ ਜੀ ਕਥਾ ਮੈਂ ਰਚਾਂਗਾ। ਕਹੋ ਕਥਾ ਸੁਖਦਾਏ, ਇਸੇ ਤਰ੍ਹਾਂ ਉਹੀ ਜੀ ਜੋ ਜਿਹੜੀ ਸੁਖ ਦੇਣ ਵਾਲੀ ਕਥਾ ਮੈਂ ਆਖਾਂਗਾ ਸਰੋਤਾ ਜਨ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਬਹੁ ਲੋਕਨ ਬੁਲਵਾਏ ਭਵਾਲਾ, ਰਾਜੇ ਨੇ ਰਾਜਧਾਨੀ ਵਿੱਚ ਜਾ ਕੇ ਬਹੁਤੇ ਲੋਕਾਂ ਨੂੰ ਆਪਣੇ ਕੋਲ ਸਦ ਬੁਲਾ ਲਿਆ। ਰਚੀ ਧਰਮਸ਼ਾਲਾ ਤਤਕਾਲਾ, ਛੇਤੀ ਕਹਿੰਦੇ ਧਰਮ ਦੀ ਜਿਹੜੀ ਜਗ੍ਹਾ ਕਾਇਮ ਕਰ ਲਈ। ਰਿਗਮਦ ਚੰਦਨ ਅਗਰ ਕਪੂਰਾ, ਜਿਹੜੀ ਜਗ੍ਹਾ ਕਾਇਮ ਕਰਕੇ ਉਹਦੇ ਵਿੱਚ ਕਸਤੂਰੀ ਤੇ ਚੰਦਨ ਇਸੇ ਤਰ੍ਹਾਂ ਕਪੂਰ ਹੋਰ ਅਗਰ ਤੋਏ ਦੀ ਲੱਕੜੀ ਆਦਿਕ, ਕੀਨ ਸੋ ਲੇਪਨ ਤਾਂ ਸੋ ਰੂਰਾ, ਇਹਨੂੰ ਰਗੜ ਕੇ ਇਹਦਾ ਰਾਜਾ ਬਣਾ ਕੇ ਉਹਨੂੰ ਕਹਿੰਦੇ ਚਾਰ ਸਫੇਰੇ ਲੇਪਣ ਕੀਤਾ, ਇੱਕ ਛੋਈਆਂ ਵਾਲੀ ਹੈ ਚੀਜ਼। ਬਹੁ ਸੁੰਦਰ ਤੇ ਦਰ ਬਨਵਾਏ, ਧਰਮਸ਼ਾਲਾ ਦੇ ਜਿਹੜੇ ਦਰਵਾਜ਼ੇ ਬਹੁਤ ਸੋਹਣੇ ਕਹਿੰਦੇ ਸੁੰਦਰ ਬਣਵਾਏ, ਕਹਿ ਕੇ ਭਾਂਤ ਅਨੇਕ ਵਿਛਾਉਣਾ ਛਾਏ, ਧਰਮਸ਼ਾਲਾ ਵਿੱਚ ਅਨੇਕਾਂ ਤਰ੍ਹਾਂ ਦੇ ਜਿਹੜੇ ਵਿਛਾਉਣੇ ਉਹ ਵਿਛਾਏ, ਚੰਗੀਆਂ ਵਿਛਾਈਆਂ ਵਧੀਆ ਕੀਤੀਆਂ, ਗਲੀਚੇ ਆਦਿ ਕਰ। ਸਰਬ ਗੁਲਾਬ ਕੀਨ ਸ਼ਿਰ ਕਾਵਾ, ਸਾਰੀ ਧਰਮਸ਼ਾਲਾ ਦੇ ਅੰਦਰ ਕਹਿੰਦੇ ਜਿਹੜਾ ਗੁਲਾਬ ਹੈ ਖੁਸ਼ਬੂ ਵਾਲਾ ਚੰਗੀ ਤਰ੍ਹਾਂ ਛਿੜਕਾਇਆ ਹੈ। ਬਹੁ ਸੁਗੰਧ ਜਾ ਮਹਿ ਮਹਿ ਕਾਵਾ, ਜਿਹੜੀਆਂ ਕੋਈ ਚੰਗੀਆਂ ਸੁਗੰਧੀਆਂ ਉਹਦੇ ਛਿੜਕੇ ਮਹਿਕਾਈਆਂ ਹਨ। ਤਾਂ ਮਹਿ ਏਕ ਪ੍ਰਿਯੰਕ ਡਸਾਇਓ, ਉਸ ਧਰਮਸ਼ਾਲਾ ਦੇ ਚੰਗਾ ਵਧੀਆ ਪਣਗ ਡਾਇਆ ਹੈ। ਉਪਰ ਰੁਚਰ ਵਿਛਾਉਣ ਵਿਛਾਇਓ, ਉਸ ਪਣਗ ਦੇ ਉੱਪਰ ਸੋਹਣਾ ਜਿਹੜਾ ਚੰਗਾ ਵਧੀਆ ਵਿਛਾਉਣਾ ਉਹ ਵਿਛਾਇਆ ਹੈ, ਕਹਿ ਕੇ ਇਸ ਪ੍ਰਕਾਰ ਕੀ ਰਚਨਾ ਕਰਕੇ, ਇਸ ਤਰ੍ਹਾਂ ਦੀ ਰਚਨਾ ਕਰਕੇ ਜਾਣੀ ਸਾਰੀ ਤਿਆਰੀ ਕਰਕੇ, ਗਮਨਿਓ ਭੂਪ ਭਾਉ ਉਰ ਧਰ ਕੇ, ਸ਼ਿਵਨਾਭ ਰਾਜਾ ਹਿਰਦੇ ਵਿੱਚ ਪ੍ਰੇਮ ਧਾਰ ਕੇ ਚੱਲਿਆ ਬਾਗ ਵੱਲ ਨੂੰ। ਜਬ ਆਵਾ ਉਪ ਬਨ ਕੇ ਮਾਹੀ, ਸਵੇਰੇ ਸ਼ਿਵ ਪਦਮਨਾਭ ਰਾਜਾ ਬਾਗ ਵੀ ਚਲ ਕੇ ਆਇਆ ਹੈ। ਸ੍ਰੀ ਨਾਨਕ ਤਹਿ ਦੇਖੇ ਨਾਹੀ, ਗੁਰੂ ਨਾਨਕ ਸਾਹਿਬ ਜੀ ਉਹ ਬਾਗ ਦੇ ਵਿੱਚ ਇਸ ਨੂੰ ਦਿਸੇ ਹੀ ਨਹੀਂ ਹਨ। ਪਰਖਨ ਭਾਉ ਭੂਪ ਗਤ ਦਾਨਾ, ਮੁਕਤੀ ਦਾਤੇ ਨੇ ਵੀ ਰਾਜੇ ਦਾ ਪ੍ਰੇਮ ਪਰਖਣਾ ਹੈ ਉਹ ਪ੍ਰੀਖਿਆ ਕਰਨ ਵਾਸਤੇ। ਭਏ ਕਾਲ ਤੇ ਅੰਤਰ ਧਿਆਨਾ, ਇਸ ਕਰਕੇ ਰਾਜੇ ਦੇ ਆਉਣ ਤੋਂ ਪਹਿਲੇ ਹੀ ਮਾਰਾ ਅਲੋਪ ਹੋ ਗਏ, ਦਿਸਣੋ ਰਹਿ ਗਏ ਹਨ। ਬਿਨਾ ਬਿਲੋਕੇ ਬੇਹਬਲ ਰਾਉ, ਮਹਾਰਾਜ ਤੋਂ ਬਿਨਾ ਦੇਖੇ ਤੋਂ ਜਿਹੜਾ ਰਾਜਾ ਬੜਾ ਬੇਹਬਲ ਜਾ ਵਿਆਕਲ ਜਾ ਹੋ ਗਿਆ। ਧਰਨ ਗਿਰਿਓ ਤਾਨ ਸੁਧ ਨਹਿ ਕਾਉ, ਆ ਗਸੀ ਖਾ ਕੇ ਧਰਤੀ ਤੇ ਡਿੱਗ ਪਿਆ, ਸਰੀਰ ਨੂੰ ਕੋਈ ਹੋਸ਼ ਬੋਸ਼ ਨਹੀਂ ਰਹੀ। ਲੱਗੀ ਮ੍ਰਿਤਕਾ ਅੰਗਨ ਮਾਹੀ, ਧਰਤੀ ਤੇ ਡਿੱਗਿਆ, ਸਰੀਰ ਦੇ ਅੰਗਾਂ ਨਾਲ ਬੜੀ ਮਿੱਟੀ ਜੀ ਲੱਗ ਗਈ ਇਸ ਦੇ। ਲੀਨ ਉਚਾਏ ਸੇਵਕਨ ਤਾਹੀ, ਜਿਹੜੇ ਦੇ ਨੌਕਰ ਚਾਕਰ ਉਹਨਾਂ ਨੇ ਝਟਪਟ ਰਾਜੇ ਨੂੰ ਚੁੱਕ ਲਿਆ ਹੈ। ਪਹੁੰਚ ਅੰਗ ਕਰ ਪੌਣ ਚੁਲਾਈ, ਇਹਦੇ ਅੰਗ ਜੇ ਸਾਫ਼ ਕੀਤੇ ਹਨ ਤੇ ਹਵਾ ਜੀ ਚੱਲੀ ਹੈ ਸੇਵਕਾਂ ਨੇ। ਚੇਤਨ ਤਾ ਭੂਪਤ ਤਨ ਆਈ, ਫਿਰ ਰਾਜੇ ਦੇ ਸਰੀਰ ਦੇ ਅੰਦਰ ਕਹਿੰਦੇ ਚੇਤਨ ਤਾਈ ਹੋਸ਼ ਜੀ ਆ ਗਈ। ਬੋਲਿਓ ਬਾਣੀ ਹੋਏ ਸ਼ੋਕਾ, ਫਿਰ ਉਸ ਵੇਲੇ ਸ਼ੋਕ ਸੇ ਸਹਿਤ ਹੋ ਕੇ ਇਸ ਤਰ੍ਹਾਂ ਦਾ ਬਚਨ ਬੋਲਿਆ ਰਾਜਾ। ਕਿਤ ਗਏ ਸ੍ਰੀ ਨਾਨਕ ਸੁਖ ਓਕਾ, ਇਹ ਗੁਰੂ ਨਾਨਕ ਸਾਹਿਬ ਸੁਖਾਂ ਦੇ ਘਰ ਤੁਸੀਂ ਕਿੱਧਰ ਚਲੇ ਗਏ ਹੋ? ਜਿਨਕੇ ਦਰਸ਼ਨ ਤੀਨੋ ਤਾਪਾ, ਸਾਹਿਬ ਜੀ ਦੇ ਦਰਸ਼ਨ ਮਾਰਾ ਤਿੰਨਾਂ ਤਾਪਾਂ ਨੂੰ। ਤਨਕ ਬਿਲੋਕਤ ਹੋਵਤ ਖਾਪਾ, ਸਾਹਿਬ ਜੀ ਦੇ ਵੇਖਣ ਨਾਲ ਤਿੰਨੇ ਤਾਪ ਝੱਟ ਹੀ ਨਾਸ ਹੋ ਜਾਂਦੇ। ਕਿਤਕ ਦਿਵਸ ਕੀ ਲੱਗੀ ਉਡੀਕਾ, ਗੁਰੂ ਨਾਨਕ ਸਾਹਿਬ ਜੀ ਕੁਝ ਦਿਨਾਂ ਤੋਂ ਆਪ ਜੀ ਦੇ ਆਉਣ ਦੀ ਮੈਨੂੰ ਉਡੀਕ ਲੱਗ ਰਹੀ ਸੀ। ਆਪ ਪ੍ਰਾਪਤ ਭਾ ਸੁਖ ਮਮ ਜੀ ਕਾ, ਤੁਸੀਂ ਆ ਗਏ ਸੀ ਤੇ ਮਹਾਰਾਜ ਮੈਨੂੰ ਜੀ ਦੇ ਵਿੱਚ ਦਿਲ ਦੇ ਵਿੱਚ ਬੜਾ ਸੁਖ ਪ੍ਰਾਪਤ ਹੋਇਆ ਸੀ। ਮੰਦ ਭਾਗ ਭਾ ਮੋਰ ਮਹਾਨ, ਗੁਰੂ ਨਾਨਕ ਸਾਹਿਬ ਜੀ ਮੇਰਾ ਵੀ ਬਹੁਤ ਮਾੜਾ ਭਾਗ ਜਾ ਗਿਆ ਹੈ। ਭਏ ਸਪਤ ਹੀ ਅੰਤਰ ਧਿਆਨ, ਮਾਰੇ ਮਾਰੇ ਇੱਕ ਵਾਰੀ ਦਰਸ਼ਨ ਦੇ ਕੇ ਬੜੀ ਛੇਤੀ ਤੁਸੀਂ ਅਲੋਪ ਹੋ ਗਏ। ਅਸ ਕਹਿ ਕਾਨਨ ਕੀ ਦਿਸ਼ ਦੌਰਾ, ਇਸ ਤਰ੍ਹਾਂ ਦੇ ਬਚਨ ਵਿਰਾਗ ਵਿੱਚ ਕਹਿੰਦਾ ਹੋਇਆ ਜੰਗਲ ਦੀ ਤਰਫ। ਪ੍ਰੇਮ ਪ੍ਰਬਲ ਨੇ ਕੀਨੋ ਬੌਰਾ, ਬਹੁਤ ਪ੍ਰੇਮ ਨੇ ਕਹਿੰਦੇ ਨੂੰ ਮਸਤਾਨਾ ਦਵਾਨਾ ਜਾ ਕਰ ਦਿੱਤਾ ਹੈ। ਆਰਤ ਹੋਏ ਪੁਕਾਰਤ ਭਾਰੀ, ਬਹੁਤਾ ਦੁਖੀ ਹੋ ਕੇ ਬਹੁਤਾ ਪੁਕਾਰਦਾ ਉੱਚੀ ਉੱਚੀ ਬੋਲਦਾ ਹੈ। ਪ੍ਰਾਣ ਨਾਥ ਮਿਲੀਏ ਇੱਕ ਵਾਰੀ, ਮੇਰੇ ਪ੍ਰਾਣੇ ਦੇ ਮਾਲਕ ਇੱਕ ਵਾਰੀ ਤਾਂ ਗੁਰੂ ਨਾਨਕ ਸਾਹਿਬ ਜ਼ਰੂਰ ਮੈਨੂੰ ਮਿਲ ਗਏ ਜੁੜੀਏ। ਦੌਰ ਦੌਰ ਸੁਧ ਹੇਤ ਮੁਕੰਦਾ, ਆਏ ਦੌੜ ਦੌੜ ਕੇ ਮਹਾਰਾਜ ਮੁਕਤੀ ਦਾਤੇ ਦੀ ਖਬਰ ਲੈਣ ਵਾਸਤੇ। ਬੂਜਤ ਬਿਪਟ ਬਿਹੰਗਨ ਬ੍ਰਿੰਦਾ, ਕਿਤੇ ਪੰਛੀਆਂ ਤੋਂ ਪੁੱਛਦਾ ਕਿਤੇ ਪਰਛੀਆਂ ਜਿਹੜੇ ਕੋਈ ਬਿਰਛਾ ਉਹਨਾਂ ਸੂਹਾਂ ਤੋਂ ਪੁੱਛਦਾ ਹੈ। ਗਿਰਵਰ ਸਰਵਰ ਹੈ ਕਰ ਤੀਰਾ, ਕਿਤੇ ਪਹਾੜਾਂ ਦੇ ਕੋਲ ਜਾ ਕੇ ਪੁੱਛਦਾ ਹੈ, ਕਿਤੇ ਸਰੋਵਰ ਦੇ ਪਾਸ ਹੋ ਕੇ ਪੁੱਛਦਾ ਹੈ। ਤੁਮ ਦੇਖਿਓ ਕਿਤ ਗੁਣੀ ਗਹੀਰਾ, ਗੁਣਾਂ ਦੇ ਗਹੀਰਾ ਸਮੁੰਦਰ ਗੁਰੂ ਨਾਨਕ ਸਾਹਿਬ ਤੁਸਾਂ ਨੇ ਕਿਸੇ ਨੇ ਦੇਖਿਆ ਹੈ? ਬੋਲਿਓ ਬਿਕਲ ਬਚਨ ਬੋਲਿਓ ਬਨ ਮਾਹੀ, ਉਸ ਵੇਲੇ ਜੰਗਲ ਦੇ ਵਿੱਚ ਬੜੇ ਵਿਆਕਲ ਵਾਲੇ ਬਚਨ ਜੇ ਬੋਲਿਆ ਹੈ। ਕਿਹ ਅਸਥਾਨ ਬਿਲੋਕੇ ਨਾਹੀ, ਕਿਸੇ ਅਸਥਾਨ ਤੇ ਵੀ ਸਤਿਗੁਰੂ ਨੇ ਇਹਨੂੰ ਦੇਖਿਆ ਨਹੀਂ। ਸਵੇਦ ਅੰਗ ਪੁਨ ਲੋਚਨ ਨੀਰਾ, ਫਿਰ ਇਸ ਤਰ੍ਹਾਂ ਅੰਗਾਂ ਤੇ ਮੁੜਕਾ ਆ ਗਿਆ, ਨੇਤਰਾਂ ਵਿੱਚ ਉਹਦੇ ਪਾਣੀ ਆ ਰਿਹਾ ਹੈ। ਸਰਬ ਭੀਗ ਗਏ ਚੀਰ ਸਰੀਰਾ, ਹਾਂ ਜਿਸ ਕਰਕੇ ਸਾਰੇ ਜਿਹੜੇ ਕੱਪੜੇ ਆ ਮੁੜਕੇ ਨਾਲੇ ਦੇ ਭਿੱਜ ਗਏ ਹਨ। ਗਿਰਿਓ ਧਰਨ ਪਰ ਹੋਇ ਮੂਰਛਾਈ, ਉਸ ਵੇਲੇ ਧਰਤੀ ਦੇ ਉੱਪਰ ਮੂਰਛਿਤ ਹੋ ਕੇ ਬੇਹੋਸ਼ ਹੋ ਕੇ ਡਿੱਗ ਪਿਆ ਹੈ। ਤਬ ਪ੍ਰਗਟੇ ਸ੍ਰੀ ਗੁਰ ਜਗ ਸਾਈ, ਜਗਤ ਦੇ ਮਾਲਕ ਤਦੋਂ ਪ੍ਰਗਟ ਹੋ ਗਏ ਹਨ। ਮੰਦ ਮੰਦ ਕਰ ਪਵਨ ਚੁਲਾਵਾ, ਇਸ ਤਰ੍ਹਾਂ ਹੌਲੀ ਹੌਲੀ ਕਰਕੇ ਇਸਨੇ ਸਤਿਕਾਰ ਨਾਲ ਫਿਰ ਉਹ ਸੇਵਕਾਂ ਨੇ ਪੱਖਾ ਜਾ ਚੱਲਿਆ ਇਸ ਨੂੰ। ਪਹੁੰਚ ਬਦਨ ਕੋ ਨੀਰ ਚੁਬਾਵਾ, ਇਸ ਤਰ੍ਹਾਂ ਕਹਿੰਦੇ ਇਹਦਾ ਮੁੱਖ ਸਾਫ ਕੀਤਾ ਤੇ ਮੂੰਹ ਦੇ ਵਿੱਚ ਪਾਣੀ ਜਾ ਪਾਇਆ ਹੈ। ਪੀ ਤੱਪੀ ਧਨ ਕੀ ਸੁਧ ਪੁਨ ਅਵਨੀਪਾ, ਰਾਜੇ ਨੂੰ ਉਸ ਵੇਲੇ ਸਰੀਰ ਦੀ ਕੁਛ ਖੁਸ਼ ਜੀ ਆਈ ਹੈ। ਪ੍ਰੀਤਮ ਦੇਖੇ ਖਰੇ ਸਮੀਪਾ, ਪਿਆਰੇ ਪ੍ਰੀਤਮ ਸਤਿਗੁਰੂ ਆ ਦੇਖਿਆ ਵੀ ਪਾਸੀ ਖੜੋਤੇ ਹੋਏ, ਪਾਇਨ ਭਰਿਓ ਉਤਾਇਲ ਕਰਕੇ, ਉਸੇ ਵੇਲੇ ਬੜੀ ਕਾਹਲੀ ਕਰਕੇ ਸਤਿਗੁਰੂ ਦੇ ਚਰਨਾਂ ਤੇ ਟੈ ਪਿਆ, ਉਮਗ ਆਨੰਦ ਰਹਿਓ ਘਰ ਭਰ ਕੇ, ਇਸ ਤਰ੍ਹਾਂ ਐਸਾ ਆਨੰਦ ਉਛਲਿਆ ਤੇਰਾ ਗਲਾ ਭਰ ਲਿਆ ਹੈ। ਧਰਮ ਸਾਲ ਮੈਂ ਸਿਰਜੀ ਸਵਾਮੀ, ਕਹਿਣ ਲੱਗਾ ਹੇ ਸਵਾਮੀ ਗੁਰੂ ਨਾਨਕ ਸਾਹਿਬ ਆਪਦੇ ਕਹਿਣ ਕਰਕੇ ਵੀ ਧਰਮਸ਼ਾਲਾ ਮੈਂ ਬਣਾ ਲਈ। ਤੁਮ ਕਿਤ ਗਮਨੇ ਅੰਤਰ ਜਾਮੀ, ਦਿਲਾਂ ਦੀ ਜਾਣਨ ਵਾਲੇ ਸਤਿਗੁਰੂ ਤੁਸੀਂ ਕਿੱਧਰ ਚਲੇ ਗਏ ਸੀ ਇਸ ਬਾਗ ਵਿੱਚੋਂ, ਆਪ ਚੱਲ ਕਰੀਏ ਨਗਰ ਪਵਿੱਤਰਾ, ਮਹਾਰਾਜ ਚੱਲ ਕੇ ਮੇਰਾ ਜਿਹੜਾ ਸ਼ਹਿਰ ਆ ਇਹਨੂੰ ਪਵਿੱਤਰ ਕਰ ਦੇਈਏ। ਬੈਸ ਰਾਜੀਏ ਭਵਨ ਵਿਚਿਤਰਾ, ਮਹਾਰਾਜ ਜਿਹੜਾ ਚਰਿਤਰਾਂ ਦਾ ਸੋਹਣਾ ਘਰ ਬਣਿਆ ਇਹਦੇ ਵਿੱਚ ਬੈਠ ਕੇ ਸੁਸ਼ੋਭਿਤ ਹੋਈਏ ਜੀ। ਬਿਨੈ ਸਨੀ ਸਰੋਨਨ ਸੁਨ ਬਾਣੀ, ਉਸ ਵੇਲੇ ਬੇਨਤੀ ਨਾਲ ਬਿਣੀ ਹੋਈ ਜਿਹੜੀ ਬਾਣੀ ਹੈ ਕੰਨਾਂ ਵੀ ਸਤਿਗੁਰਾਂ ਨੇ ਸੁਣ ਕੇ, ਨਿਰਪਤ ਸੰਗ ਗਵਨੇ ਗਤ ਦਾਨੀ, ਮੁਕਤੀ ਦਾਤੇ ਸ਼ਿਮਨਾਵ ਰਾਜੇ ਦੇ ਨਾਲ ਤੁਰ ਪਏ ਚੱਲ ਪਏ। ਧਰਮ ਸਾਲ ਮਹਿ ਰੁਚਿਰ ਪ੍ਰਿਯੰਕਾ, ਉਸ ਵੇਲੇ ਜਿਹੜਾ ਧਰਮਸ਼ਾਲਾ ਉਹਦੇ ਜਿਹੜਾ ਸੋਹਣਾ ਪਣਗਡਾਇਆ ਹੋਇਆ ਸੀ, ਤਹ ਬੈ ਸਾਏ ਬਦਨ ਮਯੰਕਾ, ਪੂਰਨਮਾਸੀ ਦੇ ਚੰਦਰਮਾ ਵਰਗਾ ਮੁੱਖ ਹੈ, ਐਸੇ ਸਤਿਗੁਰਾਂ ਨੂੰ ਪਣਗ ਉਪਰਾਦਰ ਸਤਿਕਾਰ ਨਾਲ ਬਿਠਾਇਆ ਰਾਜੇ ਨੇ। ਸਗਰੇ ਨਗਰ ਵਢਾਏ ਉਛਾਹ, ਫਿਰ ਸਾਰੇ ਸ਼ਹਿਰ ਦੇ ਵਿੱਚ ਬੜਾ ਭਾਰੀ ਉਰਸ਼ਾਹ ਵਧਾਇਆ ਇਸਨੇ। ਦਰਸ਼ਨ ਹਿਤ ਨਰ ਨਾਰ ਉਮਾਹ, ਜਿੰਨੇ ਮਾਈ ਭਾਈ ਹੈ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬੜੇ ਉਰਸ਼ਾਹ ਸਹਿਤ ਚੱਲ ਕੇ ਆਏ ਹੈ। ਪਾਇਨ ਨਿਕਟ ਉਪਾਇਨ ਧਰਹੀ, ਮਹਾਰਾਜ ਦੇ ਚਰਨਾਂ ਦੇ ਪਾਸ ਆ ਕੇ ਭੇਟਾਂ ਮਾਰ ਰੱਖਦੇ, ਹੱਥ ਜੋੜ ਕੇ ਬੰਦਨ ਕਰਹੀ, ਦੋਵੇਂ ਹੱਥ ਜੋੜ ਕੇ ਮਾਈ ਭਾਈ ਮਹਾਰਾਜ ਨੂੰ ਮੱਥੇ ਟੇਕ ਰਹੇ ਨਮਸਕਾਰਾਂ ਕਰ ਰਹੇ। ਮੰਜੁਲ ਫੂਲਨ ਅੰਜੁਲ ਡਾਰ ਹੈ, ਚਿੱਟੇ ਰੰਗ ਦੇ ਜਿਹੜੇ ਫੁੱਲ ਆ ਉਹਨਾਂ ਦੇ ਬੁੱਕ ਜੇ ਭਰ ਭਰ ਕੇ ਸਤਿਗੁਰਾਂ ਦੇ ਉੱਪਰ ਦੀ ਵਰਸਾਉਂਦੇ ਹਨ। ਚਰਚਾ ਚੰਦਨ ਧੂਪ ਤੁਕਾਰ ਹੈ, ਚੰਦਨ ਨਾਲ ਖੁਸ਼ਬੂਈਆਂ ਛਿੜਕਦੇ ਆ, ਧੂਪਾਂ ਤਖਾਉਂਦੇ ਇਰਦ ਗਿਰਦ, ਉਤਸਵ ਸੋ ਪੁਰ ਭਾ ਪੂਰਨ, ਇਸ ਤਰ੍ਹਾਂ ਬੜੇ ਕਹਿੰਦੇ ਜਿਹੜਾ ਸ਼ਹਿਰ ਹੈ ਉਰਸ਼ਾਹ ਦੇ ਨਾਲ ਭਰ ਗਿਆ ਪੂਰਾ। ਕੀਰਤ ਪਸਰੀ ਪਾਵਨ ਰੂਰਨ, ਮਹਾਰਾਜ ਦੀ ਸੁੰਦਰ ਤੇ ਪਵਿੱਤਰ ਜਿਹੜੀ ਮਹਿਮਾ ਵਡਿਆਈ ਉਹ ਫੈਲ ਗਈ ਹਰ ਪਾਸੇ। ਚੰਦ ਕਲਾਲੇ ਰਾਨੀ ਸੰਗਾ, ਉਸ ਵੇਲੇ ਸ਼ਿਵਨਾਵ ਰਾਜੇ ਨੇ ਚੰਦਰ ਕਲਾ ਨਾਮ ਦੀ ਜਿਹੜੀ ਰਾਣੀ ਉਹਨੂੰ ਨਾਲ ਲੈ ਕੇ, ਆਵਾ ਭੂਪਤ ਹਿਰਦੇ ਉਮੰਗ, ਦੇ ਵਿੱਚ ਬੜਾ ਉਰਸ਼ਾਹ ਧਾਰ ਕੇ ਆਪਣੀ ਚੰਦਰਕਲਾ ਰਾਣੀ ਸਹਿਤ ਆਇਆ ਹੈ। ਪੂਜਾ ਕੀਨ ਖੋੜਸ ਪ੍ਰਕਾਰ, 16 ਪ੍ਰਕਾਰ ਕਰਕੇ ਮਹਾਰਾਜ ਦੀ ਪੂਜਾ ਕੀ, ਕੰਚਨ ਥਾਰ ਹਾਥ ਨਿਜ ਧਾਰਾ, ਸੋਨੇ ਦਾ ਹਾਲ ਜਿਹੜਾ ਹੱਥ ਵਿੱਚ ਰਾਜੇ ਨੇ ਲਿਆ ਪੂਜਾ ਕਰਨ ਸਮੇਂ, ਬਾਰ ਚੌਮੁਖੇ ਤਾਮਹਿ ਦੀਪਾ, ਸੋਨੇ ਦੇ ਥਾਲ ਵਿੱਚ ਚਾਰ ਚਾਰ ਮੂਹਾਂ ਵਾਲੇ ਦੀਵੇ ਜਗਾ ਕੇ, ਕਰੀ ਆਰਤੀ ਪੁਨ ਅਵਨੀਪਾ, ਇਸ ਤਰ੍ਹਾਂ ਮਹਾਰਾਜੇ ਨੇ ਪ੍ਰਾਣੀ ਨਾਲ ਮਿਲ ਕੇ ਮਹਾਰਾਜ ਦੀ ਆਰਤੀ ਕੀਤੀ। ਜੈ ਜੈ ਧੁਨ ਧਰਮਸ਼ਾਲਾ ਪੂਰੀ, ਧਰਮਸ਼ਾਲਾ ਇਹਦੇ ਵਿੱਚ ਜੈ ਹੋਵੇ, ਗੁਰੂ ਨਾਨਕ ਸਾਹਿਬ ਦੀ ਜੈ ਹੋਵੇ, ਆਵਾਜ਼ ਭਰ ਗਈ। ਹੋਏ ਦੀਨ ਬਿਨਤੀ ਕਹਿਰੂਰੀ, ਬਹੁਤ ਹੀ ਦੀਨ ਆਈ ਨਮਾਣਾ ਹੋ ਕੇ ਸੋਹਣੀ ਬੇਨਤੀ ਕਹਿਣ ਲੱਗਿਆ ਕਰਨ ਲੱਗਿਆ ਹੈ। ਹੋ ਪ੍ਰਭ ਮੁਝ ਹੈ ਸਨਾਥ ਕਰੀ ਜੈ, ਹੇ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਮੈਨੂੰ ਕਹਿੰਦੇ ਮਾਨਾਰ ਸਹਿਤ ਕਰ ਲਈਏ, ਆਪਣਾ ਬਣਾ ਲਈਏ। ਚਰਨ ਸ਼ਰਨ ਕੋ ਪਰਨਾ ਦੀ ਜੈ, ਆਪਣੇ ਚਰਨਾਂ ਦੀ ਸ਼ਰਨ ਦਾ ਮੈਨੂੰ ਆਪਣਾ ਆਸਰਾ ਬਖਸ਼ ਦਈਏ ਜੀ। ਕਰ ਹੋ ਆਪਣ ਬਰ ਉਪਦੇਸ਼ੂ, ਆਪ ਆਪਣਾ ਜਿਹੜਾ ਸੋਹਣਾ ਉਪਦੇਸ਼ ਉਹ ਵੀ ਮੈਨੂੰ ਮਹਾਰਾਜ ਦੇਣਾ ਕਰੋ ਅੱਜ। ਜਿਹ ਤੇ ਮਿਟ ਹੈ ਜਗਤ ਕਲੇਸ਼ੂ, ਇਸ ਉਪਦੇਸ਼ ਨੂੰ ਕਰਾਉਣ ਕਰਕੇ ਸੰਸਾਰ ਦੇ ਜਿੰਨੇ ਕਲੇ ਰਗੜੇ ਝਗੜੇ ਆ ਜਾਂ ਪੰਜ ਤਰ੍ਹਾਂ ਦੇ ਕਲੇਸ਼, ਵਿਦਿਆ ਸੰਪਤਾ ਵੀ ਮਨੇਸ਼ ਰਾਗ ਦਵੇਸ਼ ਪੰਜ ਕਲੇਸ਼ ਮਿਟ ਜਾਣ। ਸਰਬ ਦੇਸ਼ ਕੋ ਕਰ ਹੋ ਕਰਤਾਰਥ, ਸਾਰੇ ਇਲਾਕੇ ਵਿੱਚ ਫਿਰ ਤੱਕੇ ਮਹਾਰਾਜ ਨੂੰ ਸਫ਼ਲ ਫਲ ਕਰੋ ਨਿਹਾਲ ਕਰੋ ਜੀ। ਤੁਮ ਬਚਨਨ ਮਹਿ ਚਤੁਰ ਪਦਾਰਥ, ਤੁਹਾਡੇ ਮੂਲਕ ਬਚਨਾਂ ਵਿੱਚ ਚਾਰੇ ਪਦਾਰ ਨਿਵਾਸ ਕਰ ਰਹੇ। ਇਸ ਪ੍ਰਕਾਰ ਕੀ ਬੇਨਤੀ ਸੁਣ ਕੇ, ਇਸ ਤਰ੍ਹਾਂ ਇਹ ਸ਼ਿਵਰਾਮ ਰਾਜੇ ਦੀ ਕੀਤੀ ਹੋਈ ਬੇਨਤੀ ਨੂੰ ਸੁਣ ਕੇ ਬੋਲੇ ਦਿਆਲ ਬਿਰਧ ਨਿਜ ਗੁਣ ਕੈ, ਮਹਾਰਾ ਆਪਣਾ ਦਿਆਲੂ ਸੁਭਾਅ ਵਾਲਾ ਜਿਹੜਾ ਪਰ ਨਿਜ ਮਨ ਨੂੰ ਵਿਚਾਰ ਕੇ ਬੋਲੇ, ਮਨ ਕੋ ਰੋਕਣ ਨਿਰਮਲ ਕਰਨ, ਮਹਾਰਾ ਕਹਿੰਦੇ ਸ਼ਿਵਰਾਮ ਜਿਹੜਾ ਮਨ ਨੂੰ ਰੋਕ ਕੇ ਰੱਖਣਾ ਹੈ ਤੇ ਮਨ ਨੂੰ ਮੈਲ ਤੋਂ ਰਹਿਤ ਕਰਨਾ ਹੈ। ਯਹੀ ਉਪਾਵ ਕਲੇਸ਼ਨ ਹਰਨ, ਇਹ ਕਹਿੰਦੇ ਕਲੇਸ਼ਾਂ ਨੂੰ ਰਗੜਿਆਂ ਝਗੜਿਆਂ ਨੂੰ ਨਾਸ ਕਰਨ ਵਾਲਾ ਅਸਰੀ ਉਪਰਾਲਾ ਹੀ ਲੈ, ਮਨ ਨੂੰ ਰੋਕ ਕੇ ਰੱਖਣਾ ਤੇ ਮਨ ਨੂੰ ਨਿਰਮਲ ਰੱਖਣਾ। ਤਾਂ ਕੀ ਜਾਨਹ ਹੈ ਬਿਦ ਦੋ, ਉਹ ਮਨ ਨੂੰ ਰੋਕ ਕੇ ਰੱਖਣਾ ਮਨ ਨੂੰ ਨਿਰਮਲ ਕਰਨਾ, ਕਹਿੰਦੀਆਂ ਉਹਨੂੰ ਇਹਦੀਆਂ ਕਹਿੰਦੇ ਦੋ ਤਰੀਕੇ ਹੈ ਨਾ। ਬੇਦ ਸੰਤ ਵੇਦ ਸੰਤ ਪੁੰਨ ਭਾਖਤ ਸੋ, ਜਿਹੜੇ ਵੇਦ ਗਿਆਨ ਦੇ ਪੁਸਤਕ ਉਹ ਵੀ ਕਹਿੰਦੇ ਪੁਨਾ ਜਿਨ੍ਹਾਂ ਨੇ ਕਮਾਈ ਕੀਤੀ ਹੈ ਸਵਾਸਾ ਸਿਮਨ ਕਰਦੇ ਸੰਤ ਉਹ ਵੀ ਇਹ ਕਹਿੰਦੇ ਵੀ ਦੋ ਤਰੀਕੇ ਹੈ ਮਨ ਨੂੰ ਰੋਕਣ ਤੇ ਮਨ ਨੂੰ ਨਿਰਮਲ ਕਰਨ ਵਾਸਤੇ। ਜੋ ਹੋਵੇ ਤੁਜ ਪਾਸ ਸੁਖਾਰ, ਉਹਨਾਂ ਤਰੀਕਿਆਂ ਵਿੱਚੋਂ ਉਪਰਾਲਿਆਂ ਵਿੱਚੋਂ ਦੇਰੇ ਪਾਸੋਂ ਜਿਹੜਾ ਸੁਖੈਨ ਹੋ ਸਕੇ, ਸੋ ਕਰੀਏ ਨੀਕੇ ਨਿਰਧਾਰ, ਨਿਰਣਾ ਕਰਕੇ ਚੰਗੀ ਤਰ੍ਹਾਂ ਉਪਰਾਲਾ ਹੀਲਾ ਸਾਧਨ ਕਰ ਲਈ। ਸੁਣ ਸ਼ਿਵ ਨਾਭ ਬੰਦ ਦੁਆ ਹੱਥ, ਇਸ ਤਰ੍ਹਾਂ ਜ਼ਿਆਦਾ ਸੁਣ ਕੇ ਦੋਵੇਂ ਹੱਥ ਬੰਨ ਕੇ, ਚਰਨ ਕਮਲ ਪਰ ਧਰ ਕਰ ਮਾਥਾ, ਮਹਾਰਾਜ ਦੇ ਚਰਨਾ ਕਮਲਾਂ ਉੱਪਰ ਆਪਣਾ ਮੱਥਾ ਰੱਖ ਕੇ ਸੀਸ ਰੱਖ ਕੇ ਕਹਿਣ ਲੱਗਿਆ, ਜੇ ਦੁਆ ਵਿਦ ਕੇ ਕਹੇ ਉਪਾਏ, ਮਹਾਰਾਜ ਜਿਹੜੇ ਕੋਈ ਇਹ ਮਨ ਨੂੰ ਰੋਕਣ ਵਾਸਤੇ ਮਨ ਨੂੰ ਨਿਰਮਲ ਕਰਨ ਵਾਸਤੇ ਦੋ ਤਰ੍ਹਾਂ ਦੇ ਵੀ ਢੰਗ ਤਰੀਕੇ ਕਹੇ ਹੋਏ ਉਪਰਾਲੇ ਕਹੇ, ਕਰ ਵਿਥਾਰ ਸੋ ਦੇਹੋ ਸੁਣਾਈ, ਦੋਵੇਂ ਉਪਰਾਲੇ ਹੀਲੇ ਤਰੀਕੇ ਮਾਰਾ ਵਿਸਥਾਰ ਕਰਕੇ ਚੰਗੀ ਤਰ੍ਹਾਂ ਖੋਲ ਕੇ ਮੈਨੂੰ ਸੁਣਾ ਦੇ। ਭੋ ਰਾਜਨ ਜੋ ਦੁਆ ਪ੍ਰਕਾਰ, ਗੁਰੂ ਮਹਾਰਾ ਬੋਲੇ ਹੇ ਰਾਜਨ ਜਿਹੜੇ ਦੋ ਤਰ੍ਹਾਂ ਦੇ ਉਪਰਾਲੇ ਹੀਲੇ ਹੈ ਤਰੀਕੇ ਹੈ, ਸੋ ਉਚਰਤ ਹਾਂ ਕਰ ਵਿਸਥਾਰ, ਤੇਰੇ ਕਹਿਣ ਕਰਕੇ ਲੈ ਅਸੀਂ ਉਹ ਸਾਰੇ ਵਿਸਥਾਰ ਸਹਿਤ ਹੀ ਤੈਨੂੰ ਕਹਿ ਦਿੰਦੇ ਉਚਾਰ ਦਿੰਦੇ ਦੱਸ ਦਿੰਦੇ। ਕਸ਼ਟ ਜੋਗ ਇੱਕ ਭਗਤ ਜੋਗ ਸੁਣ, ਇੱਕ ਤਾਂ ਉਪਰਾਲਾ ਹੀ ਲੈ ਕਹਿੰਦੇ ਹੱਠ ਜੋਗ ਦਾ ਇਹ ਵਿਧੀ, ਇੱਕ ਹੈ ਭਗਤੀ ਯੋਗ, ਭਗਤੀ ਕਰਦਿਆਂ ਪਰਮੇਸ਼ਰ ਵਿੱਚ ਜੁੜੇ ਰਹਿਣਾ, ਇਨ ਦੋਨੋਂ ਤੇ ਹੋਇਆ ਨਿਰਮਲ ਤਨ, ਇਹ ਭਗਤੀ ਕਰਕੇ ਜੁੜਨਾ ਜਾਂ ਹੱਠ ਯੋਗ ਕਰਕੇ ਜੁੜਨਾ, ਉਹਦੇ ਵਿੱਚ ਇਹਨਾਂ ਕਰਕੇ ਕਹਿੰਦੇ ਜਿਹੜਾ ਤਨ ਕੀ ਹੈ ਸੂਖਮ ਮਨ ਨਿਰਮਲ ਹੁੰਦਾ ਤੇ ਮਨ ਰੁਕ ਜਾਂਦਾ। ਪ੍ਰਥਮ ਕਾਸ਼ਟ ਜੋ ਯੋਗ ਬਖਾਨਾ, ਪਹਿਲਾ ਜਿਹੜਾ ਉਪਰਾਲਾ ਹੀਲਾ ਹੱਠ ਯੋਗ ਦਾ ਜੋ ਕਿਹਾ ਜਾਂਦਾ, ਅਸ਼ਟ ਅੰਗ ਤਾਂ ਕੇ ਸੁਣ ਕੰਨ, ਜਿਹੜਾ ਕਸ਼ਟ ਯੋਗ ਕੋ ਵੀ ਔਖੇ ਹੋ ਕੇ ਦੁਖੀ ਹੋ ਕੇ ਜਿਹੜਾ ਕੀਤਾ ਜਾਏ ਉਹਨੂੰ ਹੱਠ ਯੋਗ ਕਿਹਾ ਜਾਂਦਾ ਜਾਂ ਕਸ਼ਟ ਯੋਗ ਕਹਿੰਦੇ। ਉਸ ਹੱਠ ਯੋਗ ਦੇ ਅੱਗੇ ਅੱਠ ਅੰਗ ਹਨ, ਅੱਠ ਹਿੱਸੇ ਹੈ, ਅੱਠ ਭਾਗ ਹਨ ਉਸਦੇ। ਯਮ ਅਰ ਨੇਮ ਇਕੰਤ ਅੰਗ ਦੇਸ਼ੂ, ਅੱਠ ਭਾਗ ਕਿਹੜੇ, ਅੱਠ ਅੰਗ ਅੰਡ ਹਿੱਸੇ ਕਿਹੜੇ ਹੈ? ਪਹਿਲਾ ਕਹਿੰਦੇ ਯਮ ਹੈ, ਦੂਜਾ ਨੇਮ ਹੈ, ਤੀਜਾ ਇਕਾਂਤ ਦੇਸ਼। ਆਸਨ ਪ੍ਰਾਣਾਯਾਮ ਸੰਦੇਸ਼ੂ, ਚੌਥਾ ਕਹਿੰਦੇ ਆਸਨ ਹੈ, ਪੰਜਵਾਂ ਪ੍ਰਾਣਾਯਾਮ ਹੈ ਬੜੇ ਚੰਗੇ ਸਥਾਨ ਵਾਲਾ। ਧਿਆਨ ਧਾਰਨ ਅਸ਼ਟ ਸਮਾਦ, ਛੇਵਾਂ ਹੈ ਧਿਆਨ ਤੇ ਸੱਤਵਾਂ ਹੈ ਧਾਰਨਾ ਤੇ ਅੱਠਵੀਂ ਹੈ ਸਮਾਧੀ। ਪਾਏ ਪਰਮ ਪਦ ਇਨ ਕੋ ਸਾਧ, ਇਹ ਜਿਹੜੇ ਯੋਗ ਦੇ ਅੱਠ ਅੰਗ ਹਨ, ਅੱਠ ਹਿੱਸੇ, ਇਹਨਾਂ ਨੂੰ ਪਾ ਕੇ ਕਹਿੰਦੇ ਤੇ ਸਾਧ ਕੇ ਮਨੁੱਖ ਪਰਮ ਪਦਵੀ ਨੂੰ ਉੱਚੇ ਅਹੁਦੇ ਨੂੰ ਪਾ ਲੈਂਦਾ ਹੈ। ਪ੍ਰਥਮੇ ਯਮ ਸੋ ਦਸ ਪ੍ਰਕਾਰ, ਪਹਿਲਾ ਕਹਿੰਦੇ ਜਿਹੜਾ ਯੋਗ ਦਾ ਹਿੱਸਾ ਹੈ ਨਾ ਜਮ ਹੈ, ਉਹ ਜਿਹੜਾ ਜਮ ਹੈ ਅੱਗੇ ਕਹਿੰਦੇ ਦਸ ਤਰ੍ਹਾਂ ਦਾ ਹੈ। ਲੱਛਣ ਤਿੰਨ ਕੋ ਕਰੂੰ ਵਿਥਾਰਾ, ਜਿਹੜਾ ਦਸ ਤਰ੍ਹਾਂ ਦਾ ਜਮ ਹੈ ਉਹਦੇ ਜਿਹੜੇ ਚਿੰਨ੍ਹ ਹੈ ਤੈਨੂੰ ਵਿਸਥਾਰ ਸਹਿਤ ਅਸੀਂ ਉਚਾਰਨ ਕਰਦੇ ਹਾਂ ਦੱਸਦੇ ਹਾਂ। ਦੋਹਰਾ ਏਕ ਅਹਿੰਸਾ ਜਾਨੀ ਹੈ, ਇੱਕ ਤਾਂ ਕਹਿੰਦੇ ਅਹਿੰਸਾ ਨਾਮ ਦਾ ਜਿਹੜਾ ਜਮ ਹੈ ਜਾਣ ਲਈਏ। ਮਨ ਬਚ ਕਾਇਆ ਤੀਨ, ਅਹਿੰਸਾ ਨਾਮ ਦਾ ਜਮ ਅੱਗੇ ਤਿੰਨ ਤਰ੍ਹਾਂ ਦਾ ਹੋ ਜਾਂਦਾ ਹੈ। ਉਹ ਕਹਿੰਦੇ ਇੱਕ ਮਨ ਕਰਕੇ ਹਿੰਸਾ ਹੁੰਦੀ ਹੈ, ਇੱਕ ਜਵਾਨ ਕਰਕੇ ਹਿੰਸਾ ਹੁੰਦੀ ਹੈ, ਇੱਕ ਸਰੀਰ ਕਰਕੇ ਹੁੰਦੀ ਹੈ, ਤਿੰਨ ਤਰ੍ਹਾਂ ਦੀ ਹਿੰਸਾ ਹੁੰਦੀ ਹੈ। ਪਰ ਕੋ ਬੁਰਾ ਜ ਚਿਤਵਨ, ਜਿਹੜਾ ਕਹਿੰਦੇ ਦੂਜਿਆਂ ਦਾ ਮਾੜਾ ਸੋਚਣਾ ਵੀ ਐ ਹੋ ਜੇ, ਮਰ ਜੇ, ਮੁੱਕ ਜੇ, ਕੰਗਾਲ ਹੋ ਜੇ, ਲੁੱਟਿਆ ਫੁੱਟਿਆ ਜੇ, ਮਗਰੋਂ ਲੈ ਜੇ, ਐਸਾ ਮਾੜਾ ਸੋਚੀ ਜਾਣਾ। ਮਨ ਕੀ ਹਿੰਸਾ ਚੀਨ, ਕਹਿੰਦੇ ਰਾਜਨ ਦੀ ਮਨ ਦੀ ਹਿੰਸਾ ਵੀ ਕਿਸੇ ਨੂੰ ਮਨ ਕਰਕੇ ਮਾੜਾ ਸੋਚਣਾ ਵੀ ਇਹਦਾ ਮਾੜਾ ਹੋ ਜੇ, ਇਹ ਮਨ ਦੀ ਹਿੰਸਾ ਹੈ, ਮਨ ਕਰਕੇ ਕਿਸੇ ਨੂੰ ਮਾਰਨਾ ਚਾਹੁਣਾ। ਚੌਪਈ ਫਿੱਕਾ ਬੋਲ ਦੁਖਾਏ ਹਨਾਵੇ, ਦੂਜੀ ਹਿੰਸਾ ਜਵਾਨ ਤੋਂ ਬੇਰਸਾ ਜਾ ਬੋਲ ਕੇ ਗਲਾਂ ਲੜਾਈ ਭੜਾਏ ਕਰਕੇ ਉਹਨੂੰ ਦੁਖੀ ਕਰਕੇ, ਜਾਂ ਇਸੇ ਤਰ੍ਹਾਂ ਵੀ ਤੂੰ ਮਰ ਜੇ, ਮੁੱਕ ਜੇ, ਲੈ ਜੇ, ਇਹੋ ਜਿਹਾ ਹਿੰਸਾ ਬਚਨਨ ਕੀ ਕਹਿਲਾਵੇ। ਕਹਿੰਦੇ ਜਵਾਨ ਦੀ ਜਿਹੜੀ ਹਿੰਸਾ ਕਹਿਲਾਂਦੀ ਹੈ, ਜੀ ਮਾਰਨ ਜੀਵਨ ਕੇਰੀ, ਜਿਹਦਾ ਹੱਥਾਂ ਨਾਲ ਹੀ ਕਹਿੰਦੇ ਇਸ ਤਰ੍ਹਾਂ ਕੋਈ ਤਲਵਾਰ ਲੈ ਕੇ, ਸ਼ੁਰੂ ਲੈ ਕੇ ਜਿਹੜਾ ਜੀਵਾਂ ਨੂੰ ਮਾਰਨਾ, ਉਹ ਤੀਜੀ ਹਿੰਸਾ ਸਪਸ਼ਟ ਹੈਗੀ। ਤਿਆਗੈ ਇਨਕੋ ਹੋਇ ਬਿਨ ਦੇਰੀ, ਕਹਿੰਦੇ ਬਿਨਾ ਦੇਰੀ ਤੋਂ ਭਾਵ ਝੱਟੀ ਸੁਣ ਕੇ, ਤਿੰਨ ਤਰ੍ਹਾਂ ਦੀ ਜਿਹੜੀ ਹਿੰਸਾ ਹੈ, ਤਿੰਨ ਤਰ੍ਹਾਂ ਕਰਕੇ ਮਾਰਨਾ, ਮਨ ਕਰਕੇ ਬੁਰਾ ਕਰਨਾ, ਜਵਾਨ ਕਰਕੇ ਕਿਸੇ ਨੂੰ ਮਾੜਾ ਬੋਲਣਾ ਹੈ, ਸਰੀਰ ਕਰਕੇ ਕਿਸੇ ਡਾਂਗ ਡੂੰਗ ਸਹਿ, ਤਿੰਨੇ ਤਰ੍ਹਾਂ ਦੀ ਛੱਡ ਦੇਵੇ। ਦੁਤੀਏ ਸੱਚ ਉਚਾਰਨ ਨਿਰਭੈ, ਕਹਿੰਦੇ ਦੂਜਾ ਜਾ ਮੈਂ ਸੱਚ, ਉਹ ਹਮੇਸ਼ਾ ਕਹਿੰਦੇ ਸੱਚ ਬੋਲਣਾ ਨਿਭਾਵੇ। ਕਬ ਹੂੰ ਕੂਰ ਨਾ ਕਿਸੇ ਬਿਦ ਕਹੈ, ਕਦੇ ਵੀ ਕਿਸੇ ਢੰਗ ਨਾਲ ਕਹਿੰਦੇ ਜਿਵੇਂ ਮਰਜ਼ੀ ਹੋਵੇ ਝੂਠ ਨਾ ਕਹੇ, ਝੂਠ ਨਾ ਬੋਲੇ। ਤੀਜੇ ਹੋਇ ਦੁਆ ਭਾਂਤ ਸਤੇਈ, ਹਾਂ ਤੀਜਾ ਜਾ ਮੈਂ ਕਹਿੰਦੇ ਸਤੇਈ, ਉਹ ਦੋ ਤਰ੍ਹਾਂ ਦੀ ਹੁੰਦੀ ਚੋਰੀ, ਇੱਕ ਤਨ ਕੀ ਇੱਕ ਮਨ ਕੀ ਸੇਈ। ਇੱਕ ਤਾਂ ਕਹਿੰਦੇ ਸਰੀਰ ਦੇ ਨਾਲ ਚੋਰੀ ਕਰਦੇ, ਇੱਕ ਮਨ ਕਰਕੇ ਵੀ ਚੋਰੀ ਹੁੰਦੀ ਹੈ। ਪਰ ਕੀ ਵਸਤ ਛਪਾਵਨ ਕਰਨੀ, ਸਰੀਰ ਦੀ ਚੋਰੀ ਇਹ ਹੈ ਵੀ ਦੂਜਿਆਂ ਦੀ ਜਿਹੜੀ ਛੁਪੀ ਚੀਜ਼ ਆ ਚੁੱਕ ਕੇ ਲੁਕਾ ਲੈਣੀ, ਕਿਸੇ ਪਾਸੇ ਕਰ ਦੇਣੀ। ਇਹੋ ਸਤੇਈ ਤਨ ਕੀ ਬਰਨੀ, ਇਹ ਜਿਹੜੀ ਚੋਰੀ ਹੈ ਸਰੀਰ ਦੀ, ਕਹਿੰਦੇ ਕਥਨ ਕੀਤੀ ਜਾਂਦੀ ਹੈ। ਕਰ ਹੈ ਪਾਪ ਪੁਨ ਰਾਖ ਦੁਰਾਏ, ਕਹਿੰਦੇ ਮਨ ਦੀ ਚੋਰੀ ਇਹ ਹੈ ਵੀ ਪਾਪ ਕਰਨੇ ਤੇ ਮਨ ਦੇ ਅੰਦਰ ਫਿਰ ਲੁਕੋ ਕੇ ਰੱਖਣੇ, ਦੱਸਣੇ ਨਾ ਵੀ ਆਹ ਪਾਪ ਗੁਨਾਹ ਕੀਤੇ। ਇਹ ਮਨ ਕੀ ਚੋਰੀ ਕਹਿਲਾਏ, ਕਹਿੰਦੇ ਮਨ ਦੀ ਜਿਹੜੀ ਚੋਰੀ ਕਹੀ ਜਾਂਦੀ ਹੈ, ਪਾਪ ਕਰਕੇ ਲੁਕੋ ਕੇ ਦੱਸਣੇ, ਗੁਰੂ ਪੀਰ ਦੇ ਸਾਹਮਣੇ ਸਪਸ਼ਟ ਨਾ ਦੱਸਣੇ। ਇਨ ਦੁਆ ਤਜਨ ਤ੍ਰਿਤੀਆ ਯਮ ਜਾਨਾ ਹੋ, ਮਨ ਦੀ ਚੋਰੀ ਤੇ ਸਰੀਰ ਦੋਹਾਂ ਨੂੰ ਛੱਡਣਾ, ਇਹ ਕਹਿੰਦੇ ਤੀਸਰਾ ਜਮ ਤੂੰ ਜਾਣ ਲਾ। ਭੂਲ ਨ ਕਹੂ ਨਿਰਪਤ ਮਨ ਠਾਨ ਹੋ, ਇਹ ਰਾਜੇ ਮਨ ਦੇ ਵਿੱਚ ਕਦੇ ਵੀ ਭੁੱਲ ਕੇ ਨੀ, ਨਾ ਸਰੀਰ ਦੀ ਨਾ ਮਨ ਦੀ ਚੋਰੀ ਕਰਨੀ ਹੈ। ਚੌਥੇ ਬ੍ਰਹਮਚਰਜ ਸੁਖ ਸਾਰੂ, ਚੌਥਾ ਜਮ ਹੈ ਬ੍ਰਹਮਚਰਜ, ਉਹ ਬੜਾ ਸੁਖਾਂ ਦੇ ਸਹਿਤ ਹੈ ਸ੍ਰੇਸ਼ਟ। ਜੀਤਨ ਕਾਮ ਅਸ਼ਟ ਪ੍ਰਕਾਰਾ, ਉਹ ਕਹਿੰਦੇ ਬ੍ਰਹਮਚਰਨ ਜੀ ਹੈ ਵੀ ਅੱਠ ਤਰ੍ਹਾਂ ਦਾ ਕਾਮ ਹੈ, ਉਹਨੂੰ ਕਹਿੰਦੇ ਜਿੱਤ ਲੈਣਾ, ਉਹਦੇ ਤੇ ਕਾਬੂ ਕਰ ਲੈਣਾ। ਪ੍ਰਥਮੈ ਤ੍ਰਿਏ ਕੀ ਬਾਤਾਂ ਕਰਨੀ, ਪਹਿਲਾ ਤਾਂ ਇਹ ਹੈ ਕਹਿੰਦੇ ਵੀ ਕਿਸੇ ਇਸਤਰੀ ਦੀ ਨਾਲ ਗੱਲਾਂ ਬਾਤਾਂ ਜੀਆਂ ਕਰਨੀਆਂ। ਦੂਜੇ ਸੁਣ ਸੁਣ ਮਨ ਮਹਿ ਧਰਨੀ, ਦੂਜਾ ਬ੍ਰਹਮਚਰ ਇਹ ਹੈ ਸੁਣ ਸੁਣ ਕੇ ਮਨ ਦੇ ਵਿੱਚ ਉਤਾਰਨੀਆਂ, ਹਿਰਦੇ ਵਿੱਚ ਵਸਾਉਣੀਆਂ। ਤੀਜੇ ਤੀਏ ਇਕਾਂਤ ਮਿਲ ਬੈਸਨ, ਤੀਜਾ ਬ੍ਰਹਮਚਰ ਹੈ ਵੀ ਇਕਾਂਤ ਮਿਲ ਬੈਠਣਾ, ਇਹ ਨਾ ਬੈਠਣਾ, ਇਹ ਵੀ ਇਹ ਬ੍ਰਹਮਚਰਜ ਹੈ। ਚੌਥੇ ਹੋਵਤ ਅੰਗ ਸਪਰਸ਼ਨ, ਚੌਥਾ ਜਿਹੜਾ ਅੰਗਾਂ ਦੇ ਨਾਲ ਛੋਣਾ ਹੈ। ਪੰਚਮ ਹਿਤਕਾਰ ਦੇਖੈ ਤੀ ਸੋ, ਪੰਜਵਾਂ ਬ੍ਰਹਮਚਰਜ ਹੈ ਵੀ ਜਿਹੜੀ ਤੀ ਹੈ ਇਸਨੂੰ ਕਹਿੰਦੇ ਹਿਤ ਨਾਲ ਨੀਜ ਲਾ ਕੇ ਜੇ ਤੱਕਣਾ। ਛਠੇ ਅਲਿੰਗਨ ਕਰੈ ਹੀ ਸੋ, ਛੇਵਾਂ ਬ੍ਰਹਮਚਰਜ ਹੈ ਹਿਰਦੇ ਦੇ ਨਾਲ ਅਲਿੰਗਨ ਕਰਨਾ, ਸੰਬੰਧ ਕਰਨਾ। ਸਪਤ ਚਿਤਵਨੋ ਮਨ ਮਹਿ ਨਾਰੀ, ਸੱਤਵਾਂ ਬ੍ਰਹਮਚਰਜ ਹੈ ਮਨ ਦੇ ਵਿੱਚ ਇਸਤਰੀ ਦਾ ਖਿਆਲ ਜਿਹਾ ਰੱਖੀ ਰੱਖਣਾ। ਅਸ਼ਟਮ ਭੋਗ ਕਰਨ ਵਿਦ ਸਾਰੀ, ਕਹਿੰਦੇ ਇਹ ਬ੍ਰਹਮਚਾਰਜ ਹੈ ਜਿਵੇਂ ਸਿੱਧਾ ਸੰਬੰਧ ਕਰ ਹੀ ਲੈਣਾ, ਇਸ ਤੋਂ ਬਚ ਕੇ ਰਹਿਣਾ। ਇਹ ਇਨ ਸਭ ਹਿਨ ਕੋ ਤਿਆਗੈ ਜੇ, ਜਿਹੜਾ ਅੱਠ ਤਰ੍ਹਾਂ ਦਾ ਕਹਿੰਦੇ ਹੈ ਨਾ ਕਾਮ, ਇਹਨੂੰ ਸਾਰਾ ਸੁਕਰ ਜਿਹੜ ਕੇ ਸਭ ਤਰ੍ਹਾਂ ਕਰਕੇ ਛੱਡ ਦੇਣਾ। ਬ੍ਰਹਮਚਰਜ ਧਾਰਤ ਹੈ ਤੇ, ਉਹੀ ਅਸਲੀ ਬ੍ਰਹਮਚਰਜ ਰੱਖਦੇ ਹੈ, ਬਿੰਦ ਨੂੰ ਰੋਕ ਕੇ ਰੱਖਦੇ। ਪੰਚਨ ਯਮ ਹੈ ਧੀਰਜ ਕਰਨੀ, ਕਹਿੰਦੇ ਪੰਜਵਾਂ ਜਮ ਹੈ ਧੀਰਜ, ਉਹ ਹਮੇਸ਼ਾ ਧੀਰ ਧਾਰ ਕੇ ਰੱਖਣੀ। ਦੁੱਖ ਸੁੱਖ ਸਦਾ ਸਹੇ ਸਮ ਧਰਨੀ, ਕਹਿੰਦੇ ਦੁੱਖ ਆਵਣੇ ਸੁੱਖ ਆਵਣੇ ਹੈ ਧਰਤੀ ਦੇ ਸਮਾਨ, ਇੱਕ ਸਹਾਰੀ ਜਾਣਾ ਜਿਵੇਂ ਧਰਤੀ ਜੇ ਕੋਈ ਉਹਨੂੰ ਚੰਦਨ ਲੇਪੀ ਜਾਵੇ ਜਾਂ ਪੁੱਟੀ ਜਾਵੇ, ਉਹ ਧੀਰਜ ਧਾਰੀ ਰੱਖਦੀ ਹੈ। ਇਸ ਤਰ੍ਹਾਂ ਦੁੱਖ ਸੁੱਖ ਆਵਣੇ ਧਰਤੀ ਨੂੰ ਧੀਰਜ ਧਾਰੀ, ਡੋਲਣਾ ਹਿੱਲਣਾ ਨਾ। ਆਪਦ ਸੰਪਦ ਆਤਮ ਆਤਪ ਸੀਤਾ, ਹਾਂ ਜਦੋਂ ਕੋਈ ਬਿਵਤਾ ਆ ਜਾਏ ਉਦੋਂ ਮਨੁੱਖ ਬਹੁਤ ਫਿਰ ਡੋਲਦਾ ਹੈ, ਧੀਰਜ ਛੱਡ ਜਾਂਦਾ ਹੈ। ਮਾਇਆ ਆ ਜਾਏ ਫਿਰ ਹੰਕਾਰ ਵਿੱਚ ਉਦੋਂ ਡੋਲਦਾ, ਫਿਰ ਫੂ ਫੂ ਕਰਦਾ। ਧੁੱਪ ਆ ਜਾਏ ਠੰਡ ਆ ਜਾਏ ਫਿਰ ਵੀ ਡੋਲਦਾ ਹੈ। ਬਿਲਕੁਲ ਨਾ ਹੋਏ ਡੁਲਾਵੇ ਚੀਤਾ, ਇਹਨਾਂ ਕਰਕੇ ਵਿਆਕਲ ਨਾ ਹੋਵੇ ਨਾ ਚਿੱਤ ਨੂੰ ਡੁਲਾਵੇ। ਇਹ ਹੈ ਪੰਜਵਾਂ ਜਮ ਧੀਰਜ ਨਾਮ ਦਾ। ਖਸ਼ਟਮ ਯਮ ਹੈ ਖਿਮਾ ਸੁਹਾਈ, ਛੇਵਾਂ ਜਮ ਹੈ ਕਹਿੰਦੇ ਖਿਮਾ ਸੋਭਨੀਕ, ਜਿਹੜੀ ਕੋਈ ਸਹਾਰਨ ਸ਼ਕਤੀ ਹੈ। ਮਨ ਮਹਿ ਸ਼ੋਭ ਨਾ ਕਬਹੂ ਉਠਾਈ, ਮਨ ਦੇ ਵਿੱਚ ਕਦੇ ਵੀ ਕਹਿੰਦੇ ਅਸ਼ੋਭ ਨਾ ਹੋਣਾ, ਜਿਹੜਾ ਕੋਈ ਮਰਜ਼ੀ ਕੋਈ ਬਕਵਾਸ ਕਰੀ ਨਾਰਾਜ਼ ਨਾ ਹੋਣਾ ਉਸ ਤੇ। ਭਲਾ ਕੇ ਬੁਰਾ ਬਖਾਨੇ ਕੋਈ, ਕੋਈ ਮਨੁੱਖ ਚੰਗਾ ਉਹਨੂੰ ਕਹੀ ਜਾਏ ਜਾਂ ਕੋਈ ਬਹੁਤ ਮਾੜਾ ਬੋਲੀ ਜਾਏ। ਸਹਿਨਸ਼ੀਲ ਮਨ ਸਭ ਤੇ ਹੋਏ, ਮਨ ਕਰਕੇ ਸਭ ਪਾਸ ਨੂੰ ਕਹਿੰਦੇ ਸੀਰ ਸੁਭਾਅ ਵਾਲੇ ਹੈ, ਸਹਿਣ ਸ਼ਕਤੀ ਵਾਲੇ ਰਹੇ ਹੋਈ ਰਹੇ ਬਣੇ ਰਹਿਣਾ। ਸਪਤਮ ਦੁਖੀ ਨ ਦੇਖੇ ਕਾਹੀ, ਹਾਂ ਸਤਮਾ ਜਾਵੇ ਦੁਖੀ ਉਹ ਕਿਸੇ ਨੂੰ ਨਾ ਵੇਖੇ ਦੇਖ ਨਾ ਸਕੇ। ਦਇਆ ਕਰੇ ਸਭ ਸੋ ਨਿਰਬਾਹੀ, ਦਇਆ ਨਾਮ ਦਾ ਜਮ ਹੈ ਸਾਰਿਆਂ ਦੇ ਨਾਲ, ਕਹਿੰਦੇ ਦਇਆ ਕਰੇ ਰਹਿਮ ਕਰੇ ਦੁਖੀ ਨਾ ਦੇਖ ਸਕੇ। ਅਸ਼ਟਮ ਕੋਮਲ ਹਿਰਦਾ ਰੱਖ, ਅੱਠਵਾਂ ਜਮ ਹੈ ਕੋਮਲਤਾ, ਹਿਰਦੇ ਨੂੰ ਨਰਮ ਰੱਖ ਕੇ ਕਰੇ ਕੇ ਰੱਖੇ। ਸ਼ੁਭ ਉਪਦੇਸ਼ ਸਭਨ ਸੋ ਭਖ ਹੈ, ਵੀ ਆ ਜਾਣ ਚੰਗਾ ਉਪਦੇਸ਼ ਦੇਵੇ। ਨੌਵੋਂ ਯਮ ਮਿਰਜਾਦ ਅਹਾਰਾ, ਨੌਵਾਂ ਜਮ ਹੈ ਵੀ ਜਿਹੜਾ ਭੋਜਨ ਹੈ ਮਰਜ਼ਾਦਾ ਸਹਿਤ ਛਕੇ। ਭਲਾ ਬੁਰਾ ਲੱਖ ਕਰੇ ਵਿਚਾਰਾ, ਇਸ ਤਰ੍ਹਾਂ ਵਿਚਾਰ ਕੇ ਜਾਣੇ ਵੀ ਇਹ ਜਿਹੜਾ ਭੋਜਨ ਚੰਗਾ ਕਿ ਮਾੜਾ ਹੈ, ਬੁਰਾ ਹੈ, ਮਰਜ਼ਾਦਾ ਨਾ ਮਿਲਿਆ ਹੈ ਕਿ ਐਵੇਂ ਝੂਠ ਮੂਠ ਹੀ ਹੈ। ਖਾਨਨ ਕੋ ਆਹਾਰ ਹੈ ਜੇਤੋ, ਫਿਰ ਜਿਹੜਾ ਕਹਿੰਦੇ ਖਾਣ ਦਾ ਜਿੰਨਾ ਕਹਿੰਦੇ ਤਰੀਕਾ ਹੈਗਾ ਰੋਜ਼ ਜਿੰਨਾ ਕੁ ਖਾਂਦਾ ਹੈ ਮਨੁੱਖ, ਚੌਥੇ ਭਾਗ ਖਾਏ ਕੰਮ ਤੇ ਤੋ, ਜਿੰਨੀ ਕੁ ਭੁੱਖ ਲੱਗੀ ਹੈ ਨਾ ਜਿੰਨਾ ਕੁ ਰੋਜ਼ ਕਰਦਾ ਉਹਦੇ ਨਾਲੋਂ ਕਹਿੰਦੇ ਭੁੱਖ ਨਾਲੋਂ ਚੌਥਾ ਕਿੱਸਾ ਘੱਟ ਖਾਣਾ, ਭਾਵ ਮੈਂ ਪੇਟ ਭਰ ਕੇ ਨਹੀਂ ਖਾਣਾ, ਚੌਥਾ ਕਿੱਸਾ ਘੱਟ ਖਾਣਾ, ਭੁੱਖ ਰੱਖ ਕੇ ਛਕਣਾ ਹੈ। ਦਸਮੋ ਯਮ ਸੋ ਸੋਚ ਲਖੀਜੈ, ਹਾਂ ਦਸਵਾਂ ਜਮੈ ਕਹਿੰਦੇ ਪਵਿੱਤਰਤਾਈ ਸਫਾਈ ਹੋ ਜਾਣ ਲਈ। ਜਲ ਮਿਰਤ ਕਾ ਇਸ਼ਨਾਨ ਕਰੀਜੈ, ਹਾਵੇ ਕੋਈ ਕਿਰਿਆ ਕਰਨੀ ਸਰੀਰ ਦੀ ਬਾਹਰ ਮੈਦਾਨ ਜਾਣਾ, ਉਹਦੀ ਮਿੱਟੀ ਜਲ ਲੈ ਕੇ ਹੱਥ ਮਾਂਜਣੇ ਧੋਣੇ, ਲਘੂ ਸ਼ੰਕਾ ਕਰਨੀ ਫਿਰ ਵੀ ਮਿੱਟੀ ਜਲ ਲਾ ਕੇ, ਇਸੇ ਤਰ੍ਹਾਂ ਇਸ਼ਨਾਨ ਕਰਨਾ, ਪਵਿੱਤਰਤਾ ਰੱਖਣੀ ਦਸਵਾਂ ਜਮ ਹੈ। ਰਾਗ ਦੁਆਖ ਕੀ ਮਲ ਔਰ ਮਾਹੀ, ਇਹਦੇ ਨਾਲ ਨਾਲ ਕਹਿੰਦੇ ਹਿਰਦੇ ਵਿੱਚ ਜਿਹੜੀ ਕੋਈ ਰਾਗ ਦੁਆਸ਼ ਦੀ ਮੈਲ ਹੈ, ਤਜ ਕਰ ਸੋਚ ਕਰਤ ਹੈ ਤਾਹੀ, ਇਹਨੂੰ ਵੀ ਕਹਿੰਦੇ ਛੱਡ ਕਰਕੇ ਜਿਹੜੀ ਸਪਿੱਤਰਤਾ ਕਰਨੀ ਹੈ, ਇਹ ਕਹਿੰਦੇ ਅੰਦਰਲੀ ਤੇ ਬਾਹਰਲੀ ਸੋਚ ਹੈ, ਇਹ ਦਸਵਾਂ ਜਮ ਹੈ। ਯਮਦਾਸ ਇਸੀ ਪ੍ਰਕਾਰ ਲਾਏ, ਇਹ ਬਈ ਰਾਜਨ ਤੈਨੂੰ ਦਸ ਤਰ੍ਹਾਂ ਦੇ ਜਿਹੜੇ ਜਮ ਹੈ ਉਚਾਰ ਦਿੱਤੇ ਹੈ, ਕਹਿ ਦਿੱਤੇ। ਦਸ ਅਬ ਨੇਮ ਸੁਣੋ ਮਨ ਲਾਏ, ਅੱਗੇ ਦੂਜਾ ਕਹਿੰਦੇ ਜਿਹੜਾ ਯੋਗ ਦਾ ਹੱਠ ਯੋਗ ਦਾ ਅੰਗ ਹੈ ਹਿੱਸਾ ਹੈ ਉਹ ਹੈ ਨੇਮ, ਉਹ ਜਿਹੜੇ ਨੇਮ ਹੈ ਉਹ ਵੀ ਦਸ ਤਰ੍ਹਾਂ ਦੇ ਹੈ, ਜਿਵੇਂ ਦਸ ਤਰ੍ਹਾਂ ਦਾ ਜਮ ਹੈ ਅਤੇ ਉਹਨੂੰ ਗਿਣਿਆ ਇੱਕ ਵਿੱਚ ਹੈ ਅਤੇ ਉਹਦੇ ਅੱਗੇ ਗਾਂ ਹਿੱਸੇ 'ਚ ਦਸ ਬਣ ਗਏ ਹਨ। ਹੁਣ ਜਿਹੜਾ ਨੇਮ ਹੈ ਦੂਜਾ ਅੰਗ ਹੈ ਉਹ ਕਹਿੰਦੇ ਦਸ ਤਰ੍ਹਾਂ ਦਾ ਹੈ, ਉਹ ਜਿਵੇਂ ਦਸ ਤਰ੍ਹਾਂ ਦਾ ਨੇਮ ਸਤਿਗੁਰਾਂ ਨੇ ਖੋਲ੍ਹ ਕੇ ਰਾਜੇ ਨੂੰ ਦੱਸਿਆ ਸੀ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪੜ੍ਹ ਸੁਣ ਲਵਾਂਗੇ, ਕਿਉਂਕਿ ਜਿਹੜਾ ਸਮਾਂ ਜਿੰਨਾ ਕੁ ਨੀਯਤ ਕੀਤਾ ਉਹ ਕਰੀਬ ਨੂੰ ਪੂਰਾ ਹੀ ਹੋ ਗਿਆ, ਜਿਸ ਕਰਕੇ ਅੱਜ ਦੇ ਦੀਵਾਨ ਦੀ ਸਮਾਪਤੀ ਆਪਾਂ ਇੱਥੇ ਰਲ ਮਿਲ ਕੇ ਕਰੀਏ ਜੀ। ਦਸਮੋ ਯਮ ਸੋ ਸੋਚ ਲਿਖੀ ਜੈ, ਜਲ ਮ੍ਰਿਤ ਕਾ ਇਸ਼ਨਾਨ ਕਰੀ ਜੈ, ਰਾਗ ਦੁਖ ਕੀ ਮਲ ਉਰ ਮਾਹੀ, ਤਜ ਕਰ ਸੋਚ ਕਰਤ ਹੈ ਤਾਹੀ। ਯਮਦਸ ਇਸੀ ਪ੍ਰਕਾਰ ਅਲਾਏ, ਦਸ ਅਬ ਨੇਮ ਸੁਨੋ ਮਨ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਰਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜੇ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ